ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਓ ਪ੍ਰਥਮੇ ਤਪਸੋ ਤੀਨ ਪ੍ਰਕਾਰਾ ਰਾਜਤਮ ਬਹੁਰ ਸ਼ਾਂਤ ਕੀ ਸਾਰਾ ਸ਼ੁਦਾ ਅਗਨ ਜਲ ਸੋਂ ਤਨ ਤਾਵਾ ਇਹ ਤਾਮਸੀ ਫਲਦਾ ਗਾਵਾ ਪ੍ਰਥਮੇ ਤਪਸੋ ਤੀਨ ਪ੍ਰਕਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿਖੇ ਸੁੰਦਰ ਦੀਵਾਨ ਸਜ ਰਿਹਾ ਹੈ। ਗੁਰਬਾਣੀ ਸਰੂਪ ਸਤਿਗੁਰੂ ਜੀ ਦੀ ਪ੍ਰਕਾਸ਼ ਸੇਵਾ ਦੇ ਨਾਲ ਹੀ ਗੁਰਬਾਣੀ ਦਾ ਜਾਪ ਪਾਠ ਅਤੇ ਗੁਰਬਾਣੀ ਦਾ ਕੀਰਤਨ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਚੱਲਿਆ ਹੋਇਆ ਹੈ, ਆਪਾਂ ਲੜੀਵਾਰ ਰੂਪ ਵਿੱਚ ਪੜ੍ਹ ਕੇ ਲਾਹਾ ਹਾਸਲ ਕਰ ਰਹੇ ਹਾਂ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਿੰਗਲਾ ਦੀਪ ਵਿੱਚ ਗਏ, ਉੱਥੋਂ ਦਾ ਜਿਹੜਾ ਰਾਜਾ ਸ਼ਿਵਨਾਗ ਹੈ ਉਹਨੂੰ ਦਰਸ਼ਨ ਦਾਰ ਦੇ ਕੇ ਨਿਹਾਲ ਕੀਤਾ। ਰਾਜਧਾਨੀ ਵਿੱਚ ਧਰਮ ਦੀ ਜਗ੍ਹਾ ਕਾਇਮ ਕਰਕੇ ਫਿਰ ਆਪ ਜੀ ਧਰਮਸ਼ਾਲਾ ਵਿੱਚ ਸਵਾਇਮਾਨ ਹੋਏ। ਰਾਜੇ ਨੇ ਸ਼ਹਿਰ ਸਹਿਤ ਰਾਜਧਾਨੀ ਸਹਿਤ ਸਤਿਗੁਰੂ ਜੀ ਦੀ ਪੂਜਾ ਕੀਤੀ। ਇਸ ਤਰ੍ਹਾਂ ਬਹੁਤ ਹੀ ਖੁਸ਼ੀਆਂ ਮਨਾਈਆਂ। ਉਸ ਤੋਂ ਬਾਅਦ ਫਿਰ ਇਸਨੇ ਗੁਰੂ ਮਹਾਰਾਜ ਅੱਗੇ ਬੇਨਤੀ ਕੀਤੀ ਕਿ ਜਿਵੇਂ ਮਹਾਰਾਜ ਮਨਸੁਖ ਸ਼ਾਹੂਕਾਰ ਨੂੰ ਸਭ ਉਪਦੇਸ਼ ਦੇ ਕੇ ਨਿਹਾਲ ਕੀਤਾ, ਮਨ ਦਾ ਟਿਕਾਅ ਬਖਸ਼ਿਆ ਹੈ, ਉੱਚੀ ਸੁੱਚੀ ਅਵਸਥਾ ਦੀ ਕਿਰਪਾ ਕੀਤੀ ਹੈ, ਉਸੇ ਤਰ੍ਹਾਂ ਮੈਨੂੰ ਮਹਾਰਾਜ ਮਨ ਦੇ ਟਿਕਾਅ ਵਾਸਤੇ ਸਭ ਉਪਦੇਸ਼ ਦਿਓ। ਗੁਰੂ ਮਹਾਰਾਜ ਨੇ ਕਿਹਾ ਵੀ ਦੋ ਤਰ੍ਹਾਂ ਦੇ ਰਸਤੇ ਹੈ ਮਨ ਨੂੰ ਟਿਕਾਉਣ ਵਾਸਤੇ, ਇੱਕ ਹਠ ਯੋਗ ਦਾ ਰਸਤਾ ਦੂਜਾ ਭਗਤੀ ਯੋਗ ਦਾ। ਇਹ ਕਹਿਣ ਲੱਗਿਆ ਮਹਾਰਾਜ, ਪਹਿਲਾਂ ਦੋਹਾਂ ਦੇ ਹੀ ਵਿਸਥਾਰ ਸਹਿਤ ਨਿਰਣਾ ਕਰਕੇ ਮੈਨੂੰ ਸੁਣਾਓ, ਉਸ ਤੋਂ ਬਾਅਦ ਫਿਰ ਇਹ ਵੀ ਬਖਸ਼ਿਸ਼ ਕਰੋ ਵੀ ਮੈਂ ਦੋਵੇਂ ਜਿਹੜੇ ਰਸਤੇ ਹੈ ਇਹਨਾਂ 'ਤੇ ਚੱਲ ਕੇ ਆਪਣਾ ਜੀਵਨ ਯਾਤਰਾ ਸਫਲੀ ਕਰ ਸਕਾਂ। ਜਿਵੇਂ ਗੁਰੂ ਮਹਾਰਾਜ ਨੇ ਇਹ ਪਹਿਲਾਂ ਜਿਹੜਾ ਹੱਠ ਯੋਗ ਹੈ ਉਹਦੇ ਸੰਬੰਧੀ ਨਿਰੰਕਾਰ ਕਰਕੇ ਦੱਸਿਆ, ਕੁਝ ਪ੍ਰਸੰਗ ਆਪਾਂ ਕੱਲ੍ਹ ਹੱਠ ਯੋਗ ਦੇ ਸੰਬੰਧ ਵਿੱਚ ਸਰਵਣ ਕੀਤਾ ਹੈ। ਜਿਵੇਂ ਮਹਾਰਾਜ ਨੇ ਇਸ ਨੂੰ ਦੱਸਿਆ ਸੀ ਵੀ ਇਹ ਜਿਹੜਾ ਹੱਠ ਯੋਗ ਹੈ ਇਹਦੇ ਅੱਠ ਅੰਗ ਹਨ, ਅੱਠ ਭਾਗ ਹੈ। ਪਹਿਲਾ ਜਮ ਹੈ, ਦੂਜਾ ਨੇਮ ਹੈ, ਤੀਜਾ ਇਕਾਂਤ ਦੇਸ ਹੈ, ਚੌਥਾ ਆਸਣ ਹੈ, ਪੰਜਵਾਂ ਪ੍ਰਾਣਾਯਾਮ ਹੈ, ਛੇਵਾਂ ਧਿਆਨ ਹੈ, ਸੱਤਵਾਂ ਧਿਆਨਾ ਹੈ, ਅਤੇ ਅੱਠਵਾਂ ਇਹ ਹੱਠ ਯੋਗ ਦਾ ਹਿੱਸਾ ਹੈ ਸਮਾਧੀ। ਫਿਰ ਇਸੇ ਤਰ੍ਹਾਂ ਜਿਹੜਾ ਜਮ ਹੈ ਉਹ ਅੱਗੇ ਦਸ ਪ੍ਰਕਾਰ ਦਾ ਹੈ, ਇਸ ਤਰ੍ਹਾਂ ਪੰਦਰਾਂ ਪ੍ਰਕਾਰ ਦਾ ਵੀ ਜਮ ਹੈ, ਪੰਦਰਾਂ ਤਰ੍ਹਾਂ ਦਾ ਨੇਮ ਵੀ ਕਥਨ ਕੀਤਾ ਇਸੇ ਗ੍ਰੰਥ ਵਿੱਚ ਹੀ। ਉਹਦੇ ਅੰਤਰ ਭੂਤੀ ਪੰਜ ਹੋਰ ਆ ਜਾਂਦੇ ਹਨ। ਅੱਗੇ ਪੰਜਵੀਂ ਰਤ ਵਿੱਚ ਇਹਦਾ ਹੋਰ ਜ਼ਿਆਦਾ ਖੁਲਾਸਾ ਕੀਤਾ ਹੈ, ਯੋਗ ਸਾਧਨਾ ਦਾ, ਭਗਤੀ ਯੋਗ ਦਾ। ਇੱਥੇ ਜਿਵੇਂ ਸ਼ਿਵਨਾਵ ਰਾਜੇ ਤਾਈਂ ਗੁਰੂ ਮਹਾਰਾਜ ਨੇ ਇਹਨਾਂ ਦਾ ਨਿਰਣਾ ਕਰਕੇ ਸੁਣਾਇਆ ਵੀ ਜਿਹੜਾ ਪੰਜ ਤਰ੍ਹਾਂ ਦਾ ਜਿਹੜਾ ਜਮ ਹੈ ਉਹ ਅੱਗੇ ਜਮ ਦਸ ਪ੍ਰਕਾਰ ਦਾ ਹੋ ਜਾਂਦਾ ਹੈ। ਇੱਕ ਤਾਂ ਅਹਿੰਸਾ ਹੈ, ਉਹ ਅੱਗੇ ਤਿੰਨ ਤਰ੍ਹਾਂ ਦੀ ਹੁੰਦੀ ਹੈ। ਇੱਕ ਮਨ ਕਰਕੇ ਹਿੰਸਾ, ਕਿਸੇ ਦਾ ਮਾੜਾ ਚਿਤਵਣਾ, ਬੁਰਾ ਸੋਚਣਾ, ਇਹ ਮਨ ਦੀ ਹਿੰਸਾ ਹੈ। ਜਵਾਨ ਕਰਕੇ ਕਿਸੇ ਨੂੰ ਮਾੜਾ ਕੁਛ ਕਹਿਣਾ ਕਹਾਉਣਾ, ਇਹ ਜਵਾਨ ਦੀ ਜੀਭਾ ਦੀ ਹਿੰਸਾ ਹੈ। ਸ਼ੀਰ ਕਰਕੇ ਡਾਂਗ ਨੂੰ ਗੁੱਸਾ ਕਰਨਾ, ਕੋਈ ਸ਼ਸਤਰ ਵਾਹੁਣਾ ਚਲਾਉਣਾ, ਇਹ ਸ਼ੀਰ ਦੀ ਹਿੰਸਾ ਹੈ। ਇਸੇ ਤਰ੍ਹਾਂ ਦੂਜਾ ਜਮੇ ਸੱਚ, ਜੋ ਹਮੇਸ਼ਾ ਸੱਚ ਹੀ ਬੋਲਣਾ, ਝੂਠ ਨਾ ਕਦੇ ਕਹਿਣਾ ਪਵਾਂ ਕੁਝ ਵੀ ਹੋ ਜਾਏ। ਤੀਜਾ ਜਮੇ ਵੀ ਚੋਰੀ ਨਾ ਕਰਨੀ, ਉਹ ਹੈ ਦੋ ਤਰ੍ਹਾਂ ਦੀ, ਇੱਕ ਮਨ ਦੀ, ਇੱਕ ਸਰੀਰ ਦੀ ਹੈ। ਮਨ ਦੀ ਚੋਰੀ ਹੈ ਵੀ ਔਗੁਣ ਗੁਨਾਹ ਪਾਪ ਕਰਕੇ ਫਿਰ ਮਨ ਵਿੱਚ ਹੀ ਲੁਕੋਈ ਰੱਖਣੇ, ਆਪਣੇ ਗੁਰੂ ਪਰਮੇਸ਼ਰ ਨੂੰ ਨਾ ਦੱਸਣੇ, ਇਹ ਮਨ ਦੀ ਚੋਰੀ ਹੈ। ਸਰੀਰ ਕਰਕੇ ਅਸੀਂ ਜਿਹੜੀ ਕਿਸੇ ਦੀ ਵਸਤੂ ਹੈ ਦੂਜੇ ਦੀ ਚੁੱਕ ਚੁਕਾ ਕੇ ਲੁਕੋ ਲੈਂਦੇ ਹਾਂ, ਉਹ ਤਾਂ ਸਪਸ਼ਟ ਹੀ ਹੈ, ਹੈ ਵਸਤੂ ਕਿਸੇ ਦੀ, ਅਤੇ ਅਖੀਰ ਬਚਾ ਕੇ ਉਹਨੂੰ ਚੁੱਕ ਚੁਕਾ ਕੇ ਫਿਰ ਲੁਕੋ ਲੈਣਾ, ਇਹ ਸਰੀਰ ਦੀ ਚੋਰੀ ਹੈ। ਇਸ ਤਰ੍ਹਾਂ ਅੱਗੇ ਹੈ ਤੀਜਾ ਹੋ ਜਮ ਹੋਵੇ ਬ੍ਰਹਮਚਰਜ, ਉਹ ਅੱਠ ਪ੍ਰਕਾਰ ਦਾ ਅੱਗੇ, ਇਹ ਇਸ ਤਰ੍ਹਾਂ ਪਹਿਲਾਂ ਇਸਤਰੀ ਮਜ਼ੀਕ ਨਾਲ ਕੋਈ ਗੱਲਬਾਤ ਕਰਨੀ, ਦੂਜਾ ਮਨ ਦਾ ਧਿਆਨ ਦੇ ਕੇ ਸੁਣਨੀ, ਤੀਜਾ ਕਾਂਤ ਦੇਸ਼ ਵਿੱਚ ਬੈਠਣਾ, ਉਹਦੇ ਅੰਗਾਂ ਨਾਲ ਛੋਣਾ, ਹਿੱਤ ਨਾਲ ਤੱਕਣਾ, ਨਿੰਗਣ ਕਰਨਾ, ਉਹਦਾ ਹਮੇਸ਼ਾ ਖਿਆਲ ਮੈਂ ਰੱਖਣਾ। ਅੱਠਵਾਂ ਇਸਤਰੀ ਅੱਗੇ ਜਿਹੜਾ ਸਰੀਰਕ ਸੰਬੰਧ ਕਰ ਲੈਣਾ ਉਸ ਨਾਲ, ਇਹਨਾਂ ਨੂੰ ਅੱਠਾਂ ਨੂੰ ਛੱਡੇ ਫਿਰ ਬ੍ਰਹਮਚਰਜ ਇਹ ਜਮ ਨੇ ਕਿਹਾ ਜਾਂਦਾ ਹੈ। ਪੰਜਵਾਂ ਜਮ ਹੈ ਧੀਰਜ, ਵੀ ਉਹ ਦੁੱਖ ਹੋਵੇ ਸੁੱਖ ਹੋਵੇ ਸਦਾ ਧੀਰਜ ਰੱਖਣਾ, ਦਮ ਡੁੱਲਣਾ ਨਾ, ਬਿਰਤਾ ਆ ਜਾਏ, ਧੁੱਪ ਆ ਜਾਏ, ਠੰਡ ਆ ਜਾਏ, ਕਦੇ ਵਿਆਕੁਲ ਹੋ ਕੇ ਡੁੱਲਣਾ ਨਾ। ਇਵੇਂ ਛੇਵਾਂ ਹੈ ਖੇਵਾਂ ਸਹਾਰਨ ਸ਼ਕਤੀ, ਮਨ ਵਿੱਚ ਕੁਛ ਹੋ ਰਾਜਗੀ, ਭਾਵੇਂ ਕੋਈ ਚੰਗਾ ਕੋਈ ਬੁਰਾ ਕਹੀ ਜਾਏ, ਸਹਿਣਸ਼ੀਲਤਾ ਵਾਲਾ ਸੁਭਾਅ। ਸੱਤਵਾਂ ਹੈ ਇੱਕ ਦੁਖੀ ਨਾ ਦੇਵੇ। ਅੱਠਵਾਂ ਹੈ ਕੋਮਲ ਹਿਰਦੇ ਨੂੰ ਰੱਖੇ। ਇਸ ਤਰ੍ਹਾਂ ਨੌਵਾਂ ਜਮੇ ਮਰਜ਼ਾਦਾ ਦਾ ਭੋਜਨ ਛਕਣਾ, ਅਤੇ ਉਹ ਵੀ ਇਹ ਜਿਹੜਾ ਮੈਂ ਛਾ ਰਿਹਾ ਇਹ ਨੇਕ ਕਮਾਈ ਦਾ, ਹੱਕ ਸੱਚ ਦੀ ਕਮਾਈ ਦਾ, ਕਿ ਉਸੇ ਤਰ੍ਹਾਂ ਹੀ ਹੈ ਮਲਕ ਭਗਵਾਨ ਲੋਕਾਂ ਦਾ ਹੁਲਹੂ ਨੂੰ ਸੁਣ ਕੇ ਬ੍ਰਹਮ ਭੋਜ ਕੀਤਾ ਜਾ ਰਿਹਾ, ਉਹ ਵਿਚਾਰ ਕਰਕੇ ਫਿਰ ਛਕਣਾ, ਇਹ ਨੌਵਾਂ ਹੈ। ਇਸੇ ਤਰ੍ਹਾਂ ਫਿਰ ਹਮੇਸ਼ਾ ਪਵਿੱਤਰਤਾ ਰੱਖਣੀ, ਸਫਾਈ ਰੱਖਣੀ, ਜਦੋਂ ਵੀ ਕੋਈ ਕਿਰਿਆ ਕਰਨੀ ਲਘੂ ਸ਼ੰਕਾ ਦੀ ਜਾਂ ਬਾਹਰ ਦੀ ਮਦਾਨ ਆਦਿਕ ਦੀ, ਉਦੋਂ ਜਲ ਲੈ ਕੇ ਮਿੱਟੀ ਨਾਲ ਮਾਰ ਕੇ ਹੱਥ ਧੋਣੇ। ਹੁਣ ਇਹ ਤਾਂ ਸਾਡਾ ਖਤਮ ਹੀ ਹੁੰਦਾ ਜਾ ਰਿਹਾ, ਮਿੱਟੀ ਮੁੱਟੀ ਤਾਂ ਕਿਧਰੇ ਗਈ, ਸਾਬਣ ਜਾਂ ਮਾੜਾ ਜਿਹਾ ਲੈ ਲੈਂਦੇ ਜਾਂ ਸਰਫ ਜੀ, ਬਸ ਉਹ ਵੀ ਹੱਥ ਉੱਥੇ ਜਿਹੜਾ ਕੋਈ ਪਿਸ਼ਾਬ ਪਿਸ਼ੂਬ, ਉਹ ਤਾਂ ਹੁਣ ਸ਼ਾਇਦ ਕੋਈ ਥੋੜ੍ਹਿਆਂ ਨੂੰ ਪਤਾ, ਉਹ ਨਹੀਂ ਤਾਂ ਉਹ ਵੀ ਪਿੱਛੇ ਹੱਥ ਜਾ ਕਰਕੇ ਸਾਰ ਲੈਂਦੇ ਹੈ। ਇਸ ਤਰ੍ਹਾਂ ਜਾਣੀ ਪਵਿੱਤਰਤਾ ਕਹਿੰਦੇ ਕੀ ਹੁੰਦੀ ਹੈ, ਐਵੇਂ ਬਹਿ ਮੈਂ ਇਹਨਾਂ ਨੂੰ ਹੱਥਾਂ ਨੂੰ ਕੀ ਲੱਗ ਗਿਆ, ਜੇ ਕੋਈ ਉਤਰਾਂ ਦੂਜਾ ਤੀਜਾ ਹੱਥ ਲਾ ਜਾਏ ਫਿਰ ਬਹੁਤ ਔਖੇ ਹੁੰਦੇ ਹੈ। ਇਸ ਤਰ੍ਹਾਂ ਕਹਿਣਾ ਕਹਾਣਾ ਕੁਛ ਹੋਰ ਹੈ, ਉਹਦੇ ਅਮਲ ਕਰਨਾ ਕੁਛ ਹੋਰ ਹੈ। ਇਹ ਅੰਦਰਲੀ ਅਤੇ ਬਾਹਰਲੀ ਪੂਰੀ ਪੂਰੀ ਸਫਾਈ ਰੱਖਣੀ, ਅੰਦਰਲਾ ਮਨ ਪਵਿੱਤਰ ਰੱਖਣਾ, ਬਾਹਰਲਾ ਸਰੀਰ ਪਵਿੱਤਰ ਰੱਖਣਾ ਹੈ। ਇਹ ਜਿਹਨੇ ਕੋਈ ਜੁੜਨਾ ਨਾ ਪਰਮੇਸ਼ਰ ਵਿੱਚ, ਵੀ ਹੁਣ ਹੱਠ ਨਾਲ ਹੀ ਰੱਖੀਆਂ ਜਾਣਗੀਆਂ, ਮਿੱਟੀ ਮੁੱਟੀ ਨਾਲ ਜਿਹੜੇ ਹੱਥ ਜੇ ਮਾਂਜਣੇ, ਜੇ ਕੋਈ ਹਟੀਆ ਹੋਊ ਤਾਂ ਕਰੂਗਾ, ਨਹੀਂ ਤਾਂ ਚਲੋ ਧੋਤੇ ਧੋਤੇ, ਨਹੀਂ ਤਾਂ ਨਹੀਂ ਸਹੀ, ਨਾਤਾ ਨਾਤਾ ਤਾਂ ਨਹੀਂ ਤਾਂ ਨਹੀਂ ਸਹੀ। ਪਰ ਇਹ ਜਿਹੜਾ ਹੱਠ ਕਰਨ ਵਾਲਾ ਹੈ, ਉਹ ਲੋਕ ਉਹ ਹੱਠ ਯੋਗ ਕਰਨ ਵਾਲਾ, ਹੱਠ ਨਾ ਕਰੂਗਾ ਸਾਰਾ, ਇਸ਼ਨਾਨ ਕੀਤੇ ਫਿਰ ਨਹੀਂ ਖਾਂਦਾ ਪੀਂਦਾ, ਜਿੰਨਾ ਚਿਰ ਹੱਥ ਮਿੱਟੀ ਨਾਲ ਨਹੀਂ ਮਾਂਜਦਾ ਉਹਨਾਂ ਚਿਰ ਉਹ ਨਹੀਂ ਪਵਿੱਤਰਤਾ ਹੱਥਾਂ ਦੀ ਮੰਨਦਾ ਹੈ। ਸੋ ਇਸ ਤਰ੍ਹਾਂ ਅੰਦਰਲੀ ਜਿਹੜੀ ਰਾਗ ਮਿਲ ਰਹੀ ਜੀ ਮੈਲ ਹੈ, ਇਹਨੂੰ ਵੀ ਛੱਡਣਾ, ਇਹ ਅੰਦਰਲੀ ਸਫਾਈ। ਇਹ ਜਿਹੜੇ ਦਸ ਪ੍ਰਕਾਰ ਦੇ ਜਮ ਹੈ, ਉਹਨਾਂ ਦਾ ਨਿਰਣਾ ਜਿਵੇਂ ਭਾਈ ਬਾਲਾ ਜੀ ਨੇ ਸਰੋਤਿਆਂ ਨੂੰ ਸੁਣਾਇਆ, ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ ਸੀ ਸ਼ਿਵਨਾਵ ਰਾਜੇ ਨੂੰ, ਉਹ ਆਪਾਂ ਕੱਲ੍ਹ ਪੜ੍ਹ ਲਿਆ। ਹੁਣ ਦਸ ਤਰ੍ਹਾਂ ਦੇ ਨੇਮ ਹਨ, ਉਹਨਾਂ ਦਾ ਨਿਰਣਾ ਅੱਜ ਅੱਗੇ ਆ ਸ਼ੁਰੂ ਹੋ ਰਿਹਾ ਹੈ। ਉਹ ਜਿਵੇਂ ਵੀ ਦਸ ਤਰ੍ਹਾਂ ਦੇ ਨੇਮ ਦਾ ਨਿਰਣਾ ਭਾਈ ਬਾਲਾ ਜੀ ਤਥਾ ਕਬੀਰ ਸੰਤੋਖ ਸਿੰਘ ਜੀ ਕਰ ਰਹੇ ਹੈ, ਜੋ ਗੁਰੂ ਨਾਨਕ ਸਾਹਿਬ ਜੀ ਨੇ ਸ਼ਿਵਨਾਵ ਨੂੰ ਦੱਸੇ ਸਨ, ਅੱਜ ਸਾਨੂੰ ਮਹਾਰਾਜ ਬਖਸ਼ ਆਪ ਕਰ ਰਹੇ, ਅੱਜ ਸਾਨੂੰ ਦੱਸ ਰਹੇ ਹਨ। ਪ੍ਰਥਮੇ ਤਪਸੋ ਤੀਨ ਪ੍ਰਕਾਰਾ। ਪਹਿਲਾਂ ਕਹਿੰਦੇ ਜਿਹੜਾ ਨੇਮ ਹੈ, ਕਹਿੰਦੇ ਤਪ ਹੈ, ਉਹ ਹੈ ਤਿੰਨ ਤਰ੍ਹਾਂ ਦਾ ਤਪ। ਰਾਜਤਾਮ ਬਾਹਰ ਸ਼ਾਂਤ ਕੀ ਸਾਰਾ। ਇੱਕ ਕਹਿੰਦੇ ਰਜੋਗੁਣੀ ਤਪ ਹੈ, ਦੂਸਰਾ ਤਪੋਗੁਣੀ ਤਪ ਹੈ, ਤੀਸਰਾ ਹੈ ਸਾਂਤਗੀ ਸਤੋਗੁਣੀ ਤਪ। ਸਾਰਾ ਕੀ ਏ ਸ੍ਰੇਸ਼ਟ ਸੁਧਾ ਅਗਨ ਜਲ ਸੋ ਤਨ ਤਾਵਾ। ਹੁਣ ਤਮੋਗੁਣੀ ਜਿਹੜਾ ਤਪ ਹੈ ਉਹ ਕਿਹੜਾ ਹੈ, ਉਹਦਾ ਨਿਰਣਾ ਕਰ ਰਹੇ ਹਨ, ਵੀ ਭੁੱਖ ਦੇ ਨਾਲ ਸਰੀਰ ਨੂੰ ਤਪਾਉਣਾ ਔਖਾ ਕਰਨਾ, ਜਾਂ ਅੱਗ ਦੇ ਵਿੱਚ ਬੈਠ ਕੇ ਧੂਣੀਆਂ ਜਾਂ ਤਾਪ ਕੇ ਸਰੀਰ ਨੂੰ ਤਪਾਉਣਾ, ਜਾਂ ਠੰਡੇ ਪਾਣੀ ਨਾਲ ਵੀ ਸਰੀਰ ਨੂੰ ਤਪਾਉਂਦੇ ਕਈ, ਹਜੇ ਪੂਰੇ ਮਹੀਨੇ ਸੌ ਘੜਾ ਸਿਰ ਚੁਮਾਉਂਦੇ ਸਿਰ ਸਰੀਰ ਔਖਾ ਹੀ ਹੁੰਦਾ ਹੈ। ਇਸ ਤਰ੍ਹਾਂ ਕਹਿੰਦੇ ਸਰੀਰ ਨੂੰ ਪਾਣੀ ਦੇ ਨਾਲ ਪਾਣੀ ਪਾ ਪਾ ਕੇ ਠੰਡਾ ਤਪਾਉਣਾ, ਅੱਗ ਵਿੱਚ ਬਿਠਾ ਕੇ ਵਿੱਚ ਨੂੰ ਗਰਮ ਜਿਹਾ ਕਰਨਾ, ਸੇਕ ਲਾਉਣਾ, ਜਾਂ ਭੁੱਖੇ ਰਹਿ ਕੇ ਕੋਈ ਖਾਣਾ ਪੀਣਾ ਨਹੀਂ, ਉਹ ਵੀ ਸਰੀਰ ਔਖਾ ਹੋ ਜਾਂਦਾ। ਜਾਂ ਤਿੰਨ ਤਰ੍ਹਾਂ ਨਾਲ ਸਰੀਰ ਨੂੰ ਤਪਾਉਣਾ, ਪਾਣੀ ਠੰਡੇ ਨਾਲ, ਅੱਗ ਦੇ ਸੇਕ ਨਾਲ, ਜਾਂ ਭੁੱਖ ਦੇ ਨਾਲ। ਇਹ ਤਾਮਸੀ ਫਲ ਦਾ ਗਾਵਾ, ਇਹ ਕਹਿੰਦੇ ਤਮੋ ਗੁਣੀ ਤਪ ਹੈ ਤੇ ਫਲ ਦੇਣ ਵਾਲਾ ਕਿਹਾ ਜਾਂਦਾ ਹੈ। ਇਹਦੇ ਨਾਲ ਜਦੋਂ ਇਹ ਤਿੰਨਾਂ ਕਰਕੇ ਸਰੀਰ ਨੂੰ ਕੋਈ ਤਪਾਉਂਦਾ, ਭੁੱਖਾ ਰਹਿ ਕੇ, ਅੱਗ ਵਿੱਚ ਬਹਿ ਕੇ, ਜਾਂ ਪਾਣੀ ਦਾ ਠੰਡਾ ਜਿਹਾ ਪਾ ਕੇ ਤਪਾਉਂਦਾ, ਵਾਕ ਸਿੱਧੀ ਹੋ ਜਾਂਦੀ ਹੈ। ਜੋ ਵਚਨ ਮੁਖੋਂ ਕਹਿੰਦਾ ਨਾ ਉਹ ਪੂਰਾ ਹੋਣ ਲੱਗ ਪੈਂਦਾ, ਇੰਨਾ ਕੁ ਲਾਭ ਹੋ ਜਾਂਦਾ ਹੈ। ਇਦੋਂ ਵੱਧ ਨਹੀਂ ਵੀ ਮਨ ਟਿਕ ਜਾਏ, ਵਾਹਿਗੁਰੂ ਦੇ ਦਰਸ਼ਨ ਹੋ ਜਾਣ ਜਾਂ ਬ੍ਰਹਮ ਗਿਆਨ ਹੋ ਜਾਏ। ਕਈ ਜਿਹੜੇ ਉੱਥੋਂ ਨੇ ਤਾਪ ਦੇ ਜਲ ਧਾਰੇ ਕਰ ਰਹੇ ਹੈ, ਭੁੱਖੇ ਤੇ ਆਏ ਰਹਿੰਦੇ, ਉਹਨਾਂ ਦੀ ਵਾਕ ਸਿੱਧੀ ਹੋ ਜਾਂਦੀ, ਜੋ ਮੁੱਖੋਂ ਕਹਿੰਦੇ ਉਵੇਂ ਹੋ ਜਾਂਦਾ। ਜਿਵੇਂ ਘੋਰ ਮੰਤਰ ਸਿੱਧ ਕਰਨ ਵਾਲੇ ਉਹਨਾਂ ਦਾ ਵੀ ਹੁੰਦਾ, ਉਹ ਸੌ ਕਰਮ ਤੱਕ ਉਹਨਾਂ ਦੀ ਵਾਕ ਸਿੱਧੀ ਕੰਮ ਕਰਦੀ ਹੈ। ਸੌ ਕਰਮ 'ਤੇ ਮਨੁੱਖ ਖੜਾ ਹੋਵੇ ਉੱਥੇ, ਉਹਨੂੰ ਕਹਿ ਦੇ ਤੂੰ ਮਰ ਜਾ ਬਈ, ਉਦੋਂ ਮਰ ਜਾਊ। ਸੌ ਕਰਮ ਤੋਂ ਅੱਗੇ ਨਹੀਂ ਉਹਨਾਂ ਦੀ ਵਾਕ ਸਿੱਧੀ ਕੰਮ ਕਰਦੀ। ਇਸ ਤਰ੍ਹਾਂ ਘੋਰ ਮੰਤਰ ਹੈ, ਉਹ ਵੀ ਚਰਚ ਤਰ੍ਹਾਂ ਹੀ ਕੀਤਾ ਜਾਂਦਾ ਵੀ ਆਪਣੀ ਗੰਦਗੀ ਰੋਜ਼ ਖਾਣੀ ਹੈ ਅਤੇ ਫੱਟੇ 'ਤੇ ਪੈਣਾ ਲੰਮੇ 40 ਦਿਨ ਅਤੇ ਸੂਰਜ ਵੱਲੀ ਝਾਕੀ ਜਾਣਾ ਹੈ। ਆਪਣੀ ਗੰਦਗੀ ਜਦੋਂ ਕੱਢਣੀ ਉਹ ਫਿਰ ਖਾ ਲੈਣੀ ਹੈ, ਹੋਰ ਨਹੀਂ ਕੁਝ ਖਾਣਾ। ਇਹਨੂੰ ਘੋਰ ਮੰਤਰ ਕਹਿੰਦੇ ਹੈ। ਇਹ ਕੋਈ ਇਸ ਤਰ੍ਹਾਂ ਫਿਰ ਘੋਰੀ ਹੋ ਜਾਂਦੇ ਹੈ, ਉਹ ਮੇਲਾ ਖਾ ਖਾ ਕੇ ਉਹ ਹੀ ਵਾਕ ਸਿੱਧੀ ਜੀ ਹੋ ਜਾਂਦੀ ਹੈ। ਕਿ ਮਹਾਰਾਜ ਕਹਿੰਦੇ ਇਹ ਵੀ ਤਮੋ ਗੁਣੀ ਤਪ ਹੈ, ਸਰੀਰ ਨੂੰ ਧੋਖਾ ਕਰਕੇ ਇੰਨਾ ਕੁ ਫਲ ਹੋ ਜਾਂਦਾ ਵੀ ਮਨੁੱਖ ਜੋ ਜਵਾਨ ਤੋਂ ਕਹਿੰਦਾ ਉਹੀ ਪੂਰਾ ਹੋਣ ਲੱਗ ਪੈਂਦਾ ਹੈ। ਹਿਰਦੇ ਗਿਆਨ ਇਸ ਤੇ ਨਹਿ ਹੋਏ। ਮਹਾਰਾਜ ਕਹਿੰਦੇ ਵੀ ਸ਼ਿਵਨਾਵ ਰਾਜੇ, ਤਮੋ ਗੁਣੀ ਤਪ ਕਰਕੇ, ਭੁੱਖੇ ਰਹਿ ਕੇ, ਅੱਗ ਵਿੱਚ ਬੈਠ ਕੇ, ਜਲ ਧਾਰੇ ਕਰਕੇ ਵਾਕ ਸਿੱਧੀ ਤਾਂ ਹੈ, ਇਸ ਦੇ ਨਾਲ ਹਿਰਦੇ ਵਿੱਚ ਬ੍ਰਹਮ ਗਿਆਨ ਨਹੀਂ ਹੁੰਦਾ ਹੈ। ਦੇਤ ਫਲਨ ਜੇ ਕਰ ਹੈ ਕੋਏ, ਕਹਿੰਦੇ ਜੇ ਕੋਈ ਇਹ ਤਮੋ ਗੁਣੀ ਫਲ ਤਪ ਕਰੇ, ਇਹ ਫਲ ਜ਼ਰੂਰ ਦੇ ਦਿੰਦਾ ਵੀ ਜਵਾਨ ਦੇ ਵਿੱਚ ਉਹਦੇ ਕੋਈ ਤਾਕਤ ਆ ਜਾਂਦੀ ਹੈ। ਜੋ ਬਲ ਕਹਿੰਦਾ ਉਹ ਵੀ ਪੂਰਾ ਹੋ ਜਾਂਦਾ, ਜੇ ਸਰਾਪ ਦਾ ਬਚਨ ਕਹਿੰਦਾ ਤਾਂ ਉਹ ਵੀ ਪੂਰਾ ਹੁੰਦਾ ਹੈ। ਰੋਕ ਕੁਕਰਮ ਰਖੀ ਜੋ ਕਰਨੀ, ਇਸੇ ਤਰ੍ਹਾਂ ਜਿਹੜਾ ਮਾੜੇ ਕੰਮਾਂ ਵੱਲੋਂ ਇੰਦਰੀਆਂ ਨੂੰ ਰੋਕ ਕੇ, ਅੱਖਾਂ ਨੱਕ ਨੂੰ ਰੋਕ ਕੇ ਮਾੜੇ ਪਾਸੇ ਤੋਂ ਜਿਹੜੀ ਕੋਈ ਭਗਤੀ ਕਰਨੀ ਹੈ, ਕਮਾਈ ਕਰਨੀ ਹੈ, ਰਾਜਸ ਇਹ ਸੁਕਰਮਨ ਧਰਨੀ, ਕਹਿੰਦੇ ਇਹ ਰਜੋ ਗੁਣੀ ਤਪ ਹੈ। ਇਸ ਤਰ੍ਹਾਂ ਕਹਿੰਦੇ ਚੰਗੇ ਜਿਹੜੇ ਕਰਮ ਹੈ ਉਹਨਾਂ ਦੀ ਇੱਛਾ ਰੱਖਣੀ, ਸ੍ਰੇਸ਼ਟ ਕਰਮਾਂ ਨੂੰ ਹਮੇਸ਼ਾ ਧਾਰਨਾ ਕਰੀ ਜਾਣਾ, ਕੋਈ ਮਾਣ ਵਡਿਆਈ ਵਾਸਤੇ ਇਹ ਰਜੋ ਗੁਣੀ ਤਪ ਹੈ। ਦੋਹਰਾ ਬਹੁਰ ਸ਼ਾਂਤ ਕੀ ਤਪ ਇਹ ਹੈ। ਗੁਰੂ ਮਹਾਰਾਜ ਕਹਿੰਦੇ ਵੀ ਸ਼ਿਵਨਾਵ ਰਾਜੇ, ਤੀਜਾ ਹੈ ਸਤੋ ਗੁਣੀ ਤਪ, ਸ਼ਾਂਤ ਕੀ ਤਪ ਉਹ ਇਹ ਹੈ। ਬ੍ਰਿਤ ਟਿਕਾਵਨ ਕੀ, ਜਿਹੜੀ ਮਨ ਦੀ ਬਿਰਤੀ ਨੂੰ ਕਹਿੰਦੇ ਚੰਗੀ ਤਰ੍ਹਾਂ ਟਿਕਾ ਲੈਣਾ, ਮਨ ਨੂੰ ਕਿਧਰੇ ਨੀ ਜਾਣ ਦੇਣਾ ਹੈ। ਨੇਮ ਸੰਤੋਖ ਦੂਜੋ ਲਖੋ, ਇਸ ਤਰ੍ਹਾਂ ਕਹਿੰਦੇ ਇਹ ਤਿੰਨ ਤਰ੍ਹਾਂ ਦਾ ਤਪ ਹੋ ਗਿਆ ਹੈ। ਸਤੋ ਗੁਣੀ ਵੀ ਤਪ ਇਹ ਹੈ ਜਿਹਨੇ ਮਨ ਦੀ ਬਿਰਤੀ ਨੂੰ ਹਮੇਸ਼ਾ ਨਾ ਉਹ ਟਿਕਾਈ ਰੱਖਣਾ, ਮਨ ਨੂੰ ਕਿੱਧਰ ਨਹੀਂ ਜਾਣ ਦੇਣਾ ਹੈ। ਹੁਣ ਦੂਜਾ ਕਹਿੰਦੇ ਹੈ ਸੰਤੋਖ ਨੇਮ, ਇਹ ਕਹਿੰਦੇ ਦੁਆ ਪ੍ਰਕਾਰ ਸੋਚੀਨ, ਜਿਹੜਾ ਸੰਤੋਖ ਹੈ ਨੇ ਉਹ ਵੀ ਦੋ ਤਰ੍ਹਾਂ ਦਾ ਜਾਣ ਲਈਏ ਰਾਜਨ। ਚੌਪਈ ਹੱਥ ਪਦਾਰਥ ਆਵਤ ਨਾਹੀ, ਪਹਿਲਾ ਤਾਂ ਨੇਮ ਸੰਤੋਖ ਇਹ ਹੈ ਕਹਿੰਦੇ ਹੱਥ ਵਿੱਚ ਤਾਂ ਪਦਾਰਥ ਆਉਣਾ ਨਾ, ਮਿਲਣਾ ਤਾਂ ਹੈ ਨਾ ਕੋਈ ਸ਼ਕਨ ਸ਼ਿਕਾਉਣ ਨੂੰ। ਹੋ ਸੰਤੋਖੀ ਆਸਮੁਖ ਪ੍ਰਾਹੀ, ਐਵੇਂ ਮੂੰਹ ਤੋਂ ਬਕਵਾਸ ਕਰੀ ਜਾਣਾ ਜੀ ਅਸੀਂ ਤਾਂ ਖਾਂਦੇ ਨਹੀਂ, ਅਸੀਂ ਤਾਂ ਬੜੇ ਸੰਤੋਖੀ ਹੈ। ਦਰਦਾਖਲਾ ਉਪਜੇ ਕਾਖੇ ਤੂੰ ਖੌੜੀ। ਉਹ ਜਿਵੇਂ ਦੱਖਾਂ ਗਿੱਦੜ ਦਾ ਕਹਿੰਦੇ ਉਹ ਦੱਖਾਂ ਤੱਕ ਤਾਂ ਸ਼ਹਾਦਤਾਂ ਹੱਥ ਪਹੁੰਚਦਾ ਨਹੀਂ ਪਹੁੰਚਾ, ਅਤੇ ਹੇੜਾ ਕੱਚੀਆਂ ਜਾਂ ਕਾ ਕੇ ਥੂ ਥੂ ਕਰੀ ਜਾ ਕਹਿੰਦੇ ਘੋੜੀਆਂ ਹੈ ਨਹੀਂ ਖਾਣ ਵਾਲੀਆਂ। ਇਸ ਤਰ੍ਹਾਂ ਖਾਣ ਪੀਣ ਨੂੰ ਮਿਲਣਾ ਕਿਤਾ ਹੈ ਨਾ, ਅਤੇ ਉਹੀ ਸੇਕੀਆਂ ਮਾਰਨੀਆਂ ਵੀ ਅਸੀਂ ਤਾਂ ਸੰਤੋਖੀ, ਅਸੀਂ ਨਹੀਂ ਕੁਝ ਖਾਂਦੇ ਪੀਂਦੇ ਸੰਤ। ਤਿਸ ਤੇਰੇ ਦਾ ਹਰਖ ਨਹਿ ਹੋਏ, ਇਹੋ ਜਿਹਾ ਜਿਹੜਾ ਕੋਈ ਮਿਲਣਾ ਤਾਂ ਹੈ ਨਾ ਸ਼ਕਨ ਸ਼ਗਾਉਣਾ, ਉਹੀ ਸੰਤੋਖੀ ਸੰਤੋਖੀ ਕਹਿਣਾ। ਇਹਦੇ ਨਾਲ ਕੋਈ ਹਿਰਦੇ ਵਿੱਚ ਕੋਈ ਪ੍ਰਸੰਨਤਾ ਤਾਂ ਹੁੰਦੀ ਨਹੀਂ ਹੈ। ਨਿਜ ਕੀਰਤ ਕੋ ਚਾਹਤ ਸੋਏ, ਕਿਉਂਕਿ ਇਸ ਤਰ੍ਹਾਂ ਆਪਣੇ ਮੁੱਖੋਂ ਕਹਿ ਕਹਿ ਕੇ ਅਸੀਂ ਸ਼ਕਦੇ ਸ਼ਿਕਾਉਂਦੇ ਨਹੀਂ, ਅਸੀਂ ਸੰਤੋਖੀ ਹੈ। ਆਪਣੀ ਵਡਿਆਈ ਉਹ ਜ਼ਰੂਰ ਚਾਹੁੰਦਾ ਵੀ ਲੋਕਾਂ ਵੀ ਧੰਨ ਹੈ, ਅਸੀਂ ਤਿੰਨ ਸਮੇਂ ਖਾਂਦੇ ਹਾਂ, ਇਹ ਵੀ ਬਿਲਕੁਲ ਨਹੀਂ ਖਾਂਦਾ, ਬੜਾ ਸੰਤੋਖੀ ਹੈ। ਦੂਜੇ ਯਥਾ ਲਾਭ ਸੰਤੋਖੂ, ਦੂਜਾ ਅਸਲੀ ਸੰਤੋਖ ਉਹ ਜਿਹੋ ਜਿਹਾ ਜਬ ਜਾਣਾ ਮਿਲ ਜਾਣਾ, ਉਹ ਜਿਹਾ ਕਹਿੰਦੇ ਪ੍ਰਸੰਨ ਹੋ ਕੇ ਸ਼ੱਕ ਲੈਣਾ, ਇਹ ਜਿਹੋ ਜਿਹਾ ਮਿਲ ਜਾਣਾ ਉਹੀ ਜਿਹਾ ਸ਼ੱਕ ਲੈਣਾ, ਸੰਤੋਖ ਧਾਰ ਕੇ ਪ੍ਰਸੰਨ ਹੋ ਕੇ। ਧਾਰਤ ਹੈ ਯੋਗੀ ਬਿਨ ਦੁਖੂ, ਇਹਨੇ ਜਿਹੜੇ ਯੋਗ ਸਾਧਨ ਕਰਨ ਵਾਲੇ ਜੁੜਨ ਵਾਲੇ ਹੈ ਨਾ, ਉਹਦੇ ਵਿੱਚ ਇਹ ਬਿਨਾਂ ਦੁੱਖ ਤੋਂ ਇਹਦੇ ਵਿੱਚ ਕੋਈ ਔਗਣ ਨਹੀਂ ਹੈ ਸੰਤੋਖ ਵਿੱਚ। ਉਹ ਇਸ ਸੰਤੋਖ ਨੂੰ ਕਹਿੰਦੇ ਜਿਹੜੇ ਯੋਗੀ ਜਨ ਪੁਰਸ਼ ਹੈ ਉਹ ਧਾਰਦੇ ਹੈ, ਉਹ ਜਿਹੋ ਜਿਹਾ ਪਰਮੇਸ਼ੁਰ ਵੱਲੋਂ ਭੇਜਿਆ ਰੁੱਖਾ ਸਿੱਖਾ ਮਿਲ ਗਿਆ ਉਹੀ ਜਿਹੀ ਸ਼ੱਕ ਉਹ ਪ੍ਰਸੰਨ ਰਹਿੰਦੇ ਹੈ, ਇਹ ਅਸਲੀ ਸੰਤੋਖ ਹੈ। ਨੇਮ ਵਸਤ ਨ ਪ੍ਰਾਪਤ ਹੋ ਤੋ ਹਰ ਖਾਈ, ਜੇ ਕੋਈ ਸ਼ਕਨ ਸ਼ਕਾਉਣ ਨੂੰ ਪ੍ਰਾਪਤ ਵਸਤੂ ਨਾ ਹੋਵੇ ਤਾਂ ਵੀ ਜਿਹੜੇ ਕਹਿੰਦੇ ਉਹ ਸੰਤੋਖੀ ਉਹ ਖੁਸ਼ੀ ਰਹਿੰਦੇ ਆ ਵੀ ਸਾਡੀ ਕੋਈ ਕਿਸਮਤ ਨਹੀਂ ਸੀ ਜਿਸ ਕਰਕੇ ਅੱਜ ਨਹੀਂ ਛਕਣ ਨੂੰ ਮਿਲਿਆ ਹੈ। ਜੇ ਪ੍ਰਾਪਤ ਹੋਇਆ ਤਾਂ ਸੁਖ ਪਾਈ, ਇਹ ਕਹਿੰਦੇ ਖਾਣ ਪੀਣ ਨੂੰ ਮੱਖਣ ਮੜਾਈਆਂ ਖੁੱਲ੍ਹੇ ਮਿਲ ਜਾਣ ਅਤੇ ਫਿਰ ਵੀ ਉਹ ਛਕ ਛਕਾ ਕੇ ਸੁੱਖ ਪਾਉਂਦੇ ਹੈ, ਪਰਮੇਸ਼ੁਰ ਦਾ ਧੰਨਵਾਦ ਕਰਦੇ ਹੈ ਵੀ ਪਰਮੇਸ਼ੁਰ ਨੇ ਮਿਹਰ ਕੀਤੀ ਹੈ। ਜਿਵੇਂ ਉਹ ਮਹਾਰਾਜ ਜੀ ਤੋਂ ਸੱਚਾ ਸੌਦਾ ਕਰਨ ਗਏ, ਉਹੋ ਜਿਹੇ ਸੰਤੋਖੀ ਸੀ ਨਾ ਸਾਧੂ ਸੰਤ ਰਹਿਣ ਦੀ, ਵੀ ਸੱਤ ਦਿਨ ਤਾਂ ਨਹੀਂ ਭੁੱਖੇ ਬੈਠੇ, ਸੰਤੋਖ ਧਾਰ ਕੇ ਕਿਸੇ ਪਾਸੇ ਨਹੀਂ ਗਏ। ਜਦੋਂ ਪ੍ਰਾਪਤ ਹੋ ਗਿਆ ਸਭ ਕੁਝ ਫਿਰ ਵੀ ਉਹ ਸੰਤੁਸ਼ਟ ਹੈ, ਪਹਿਲਾਂ ਵੀ ਆਰਾਮ ਨਾਲ ਬੈਠੇ ਸੀ ਸੰਤੁਸ਼ਟ। ਮਹਾਰਾਜ ਕਹਿੰਦੇ ਵੀ ਸ਼ਿਵਨਾਜ ਜੇ ਉਹਨਾਂ ਨੂੰ ਛਕਣ ਛਕਾਉਣ ਨੂੰ ਪ੍ਰਾਪਤ ਹੋਵੇ ਤਾਂ ਵੀ ਸੁੱਖ ਪਾਉਂਦੇ, ਜੇ ਨਹੀਂ ਮਿਲੇ ਫਿਰ ਵੀ ਉਹ ਖੁਸ਼ ਰਹਿੰਦੇ ਹਨ। ਦੋਹਰਾ ਵਾਹਿਗੁਰੂ ਕੀ ਰਜਾਏ ਪੈ, ਕਿਉਂਕਿ ਉਹ ਜਿਹੜੇ ਅਸਲੀ ਸੰਤੋਖੀ ਹੁੰਦੀ ਵਾਹਿਗੁਰੂ ਦੀ ਰਜਾਏ ਦੇ ਉੱਪਰ ਹਰਖੈ ਮਨ ਸੁਖ ਪਾਏ, ਰਜਾ ਉੱਪਰ ਰਹਿੰਦੇ ਹੋਏ ਖੁਸ਼ ਰਹਿੰਦੇ ਹੈ ਤੇ ਮਨ ਵਿੱਚ ਸੁੱਖ ਪਾਉਂਦੇ ਹਨ। ਤੀਸਰ ਆਸਤਕ ਬੁੱਧ ਹੈ, ਕਹਿੰਦੇ ਤੀਸਰਾ ਨੇਮ ਹੈ ਆਸਤਕ ਬੁੱਧੀ ਹੋਣੀ, ਸ਼ਰਧਾ ਵਾਲੀ ਬੁੱਧ ਹੋਣੀ। ਗੁਰ ਬਚ ਦ੍ਰਿੜ ਨਿਸਚੈ, ਆਸਕ ਬੁੱਧੀ ਕੀ ਹੈ, ਕਿਸੇ ਗੁਰੂ ਦੇ ਬਚਨਾਂ ਉੱਪਰ ਪੱਕਾ ਨਿਸ਼ਚਾ ਰੱਖਣਾ, ਪੱਕਾ ਭਰੋਸਾ ਰੱਖਣਾ ਵੀ ਜੋ ਗੁਰੂ ਨੇ ਬਚਨ ਕਹਿਤੇ ਇਹ ਅਚਲ ਅਟਲ ਹਨ। ਚੌਪਈ ਚੌਥੇ ਦਾਨ ਦੇਣ ਕੋ ਦਾਤਾ, ਚੌਥਾ ਨੇਮ ਹੈ ਕਹਿੰਦੇ ਦਾਨ, ਉਹ ਦੇਣ ਦਾਨ ਦੇਣ ਦਾ ਕਹਿੰਦੇ ਜਿਹੜਾ ਦਾਨ ਦੇਣ ਦਾ ਕੋਈ ਦਾਤਾ ਹੋ ਕੇ ਦਾਨ ਦੇਣਾ ਇਹ ਚੌਥਾ ਨੇਮ ਹੈ। ਤਾਮਰਾਜ ਸਤਗੁਣ ਤੇਹੋਂ ਤੈ ਭਰਾਤਾ, ਉਹ ਜਿਹੜਾ ਚੌਥਾ ਨੇਮ ਹੈ ਨਾ ਦਾਨ ਦੇਣ ਦਾ ਦਾਤਾ ਹੋ ਕੇ, ਇੱਕ ਰਜੋ ਗੁਣੀ ਗਾਨ ਹੈ, ਦੂਜਾ ਪਹਿਲਾ ਤਮੋ ਗੁਣੀ ਦਾਨ ਹੈ, ਤੀਜਾ ਰਜੋ ਦੂਜਾ ਰਜੋ ਗੁਣੀ ਹੈ ਅਤੇ ਤੀਜਾ ਹੈ ਸਤੋ ਗੁਣੀ ਦਾਨ। ਇਸ ਤਰ੍ਹਾਂ ਕਹਿੰਦੇ ਉਹ ਤਿੰਨ ਤਰ੍ਹਾਂ ਦਾ ਇਹ ਦਾਨ ਹੈ। ਕਾਲ ਹੈ ਕ੍ਰੋਧ ਸੋ ਬਿਨ ਸ਼ੁਭ ਕਾਲਾ, ਤਮੋ ਗੁਣੀ ਦਾਨ ਕਿਹੜਾ ਉਹਦਾ ਨਿਰਣਾ ਕਰਦੇ ਹੇ ਰਾਜਨ, ਜਦੋਂ ਕੋਈ ਆਵੇ ਨਾ ਮੰਗਣ ਵਾਸਤੇ ਉਹਦੇ ਨਾਲ ਲੜਾਈ ਕਰਨੀ, ਉਹਦੇ ਨਾਲ ਰਗੜਾ ਝਗੜਾ ਵੀ ਤੂੰ ਕਿਉਂ ਆਇਆ ਮੂੰਹ ਚੱਕ ਕੇ, ਤੈਨੂੰ ਮੇਰੇ ਹੀ ਘਰ ਦੱਸਿਆ ਇਹ, ਜਾਂ ਜੇ ਫਿਰ ਦੇਣਾ ਤੇ ਕ੍ਰੋਧ ਵਿੱਚ ਆ ਕੇ ਜਿਵੇਂ ਕੁੱਤੇ ਨੂੰ ਸਿੱਟੀ ਜਾਏ, ਸਿੱਟਣੀ ਰੋਟੀ ਕ੍ਰੋਧ ਵਿੱਚ ਆ ਕੇ ਲੈ ਲਾ ਚੁੱਕ ਲਾ ਸਾਦਾ। ਪਹਿਲਾਂ ਲੜਾਈ ਕਰਨੀ, ਫਿਰ ਕ੍ਰੋਧ ਨਾਲ ਗੁੱਸੇ ਵਿੱਚ ਆ ਕੇ ਕੁਝ ਦੇਣਾ, ਫਿਰ ਬਿਨਾਂ ਸਮੇਂ ਤੋਂ ਦੇਣਾ। ਇਹ ਵੀ ਨਹੀਂ ਵੀ ਚਲੋ ਚੰਗੇ ਸਮੇਂ ਕੋਈ ਪੁੰਨਿਆ ਨੂੰ, ਕੋਈ ਮੱਸਿਆ ਨੂੰ, ਸੰਗਰਾਂਦ ਨੂੰ, ਗੁਰਪੁਰਬ ਨੂੰ ਕੋਈ ਦੇਵੇ, ਇਹ ਤਾਂ ਹੋਇਆ ਨਾ ਦਾਨ। ਇਹ ਹੁੰਦਾ ਬਿਨਾਂ ਸਮੇਂ ਤੋਂ ਚੰਗੇ ਤੋਂ, ਉਹ ਜਦੋਂ ਵੀ ਆਵੇ ਤੇ ਉਦੋਂ ਪਹਿਲਾਂ ਉਹਨੂੰ ਕਹਿਣਾ ਬੈਠਾ ਰਹੇ ਇੱਥੇ, ਜਦੋਂ ਸਮਾਂ ਲੰਘ ਗਿਆ ਖਾਣ ਦਾ ਫਿਰ ਉਹਨੂੰ ਕਹਿੰਦਾ ਖਾ ਲਾ ਮਰ ਲਾ। ਬਿਨਾਂ ਸਮੇਂ ਦੇ ਵਿੱਚ ਜਦੋਂ ਚਾਹੁੰਦਾ ਉਦੋਂ ਤਾਂ ਦਿੰਦਾ ਨਹੀਂ ਹੈ, ਤੇ ਜਦੋਂ ਸਮਾਂ ਲੰਘ ਗਿਆ ਫਿਰ ਉਹਨੂੰ ਕਹਿੰਦਾ ਛਕ ਲਾ ਮਰ ਲਾ। ਇਹ ਵੀ ਮਾੜਾ ਕੰਮ ਹੈ। ਇਸ ਤਰ੍ਹਾਂ ਕਹਿੰਦੇ ਜਿਹੜਾ ਐਸਾ ਦਾਨਾ ਲੜਾਈ ਕਰਕੇ ਦੇਣਾ ਕਿਸੇ ਨੂੰ ਖਾਣ ਪੀਣ ਨੂੰ, ਜਾਂ ਗੁੱਸੇ ਵਿੱਚ ਸਿੱਟਣਾ ਤੇ ਬਿਨਾਂ ਸਮੇਂ ਤੋਂ ਦੇਣਾ ਹੈ। ਦੇਤ ਤਾਮਸੀ ਰੀਤ ਬਿਸਾਲਾ, ਦੇ ਤਮੋ ਗੁਣੀ ਦਾਨ ਦੀ ਰੀਤ ਹੈ ਬੜੀ ਭਾਰੀ ਮਾਰੀ। ਨਿਜ ਜਸ ਹੇਤ ਦੇਤ ਜੋ ਦਾਨਾ, ਦੂਜਾ ਰਜੋ ਗੁਣੀ ਦਾਨ, ਉਹ ਕਹਿੰਦੇ ਆਪਣੇ ਜਸ ਕਰਾਉਣ ਵਾਸਤੇ ਜਿਹੜਾ ਦਾਨ ਦੇਣਾ ਹੈ। ਅਹੈ ਰਾਜਸੀ ਫਲ, ਸ਼ਹਿਰਾਂ ਦੇ ਵਿੱਚ ਆਪਣਾ ਜਸ ਕਰਾਉਣ ਵਾਸਤੇ ਨਾ ਥੋੜ੍ਹਾ ਜਿਹਾ ਤਾਂ ਦਾਨ ਕਰਨਗੇ, ਪਤਲਾਂ ਜਿਹੀਆਂ ਲਵੇ ਲਵੇੜ ਕੇ ਨਾ ਕੰਧ ਤੋਂ ਦੀ ਬਾਰੀਆਂ ਬਾਹਰ ਸਿੱਟ ਦੇਣਗੇ, ਤਗੜੀਆਂ ਰੱਖਣਾ ਬੜਾ ਨਿਸ਼ਕ ਹੈ ਦਾਨ ਕਰਿਆ। ਇਸ ਤਰ੍ਹਾਂ ਕਹਿੰਦੇ ਆਪਣੀ ਬੜਿਆਈ ਕਰਾਉਣ ਕਰਨ ਵਾਸਤੇ ਵੀ ਕਈ ਦਾਨ ਕਰਾਉਂਦੇ ਆ, ਜਲੇਬੀਆਂ ਜਲੂਬੀਆਂ ਕੱਢਦੇ ਖੰਡ ਪਾਠ ਤੋਂ, ਲੋਕ ਕਹਿਣ ਵੀ ਇਹਨੇ ਬੜਾ ਬਈ ਦਾਨ ਕਰਿਆ। ਇਸ ਤਰ੍ਹਾਂ ਰਜੋ ਗੁਣੀ ਦਾਨ ਵੀ ਮਾਨ ਵਡਿਆਈ ਕਰਾਉਣ ਵਾਸਤੇ, ਉਸਤੀ ਕਰਾਉਣ ਵਾਸਤੇ ਦਾਨ ਕਰਨਾ, ਇਹ ਵੀ ਕੋਈ ਵਧੀਆ ਨਹੀਂ ਦਾਨ। ਰਾਜਸੀ ਫਲ ਲੱਗ ਜਾਣਾ, ਕਹਿੰਦੇ ਰਜੋ ਗੁਣੀ ਦਾਨ ਹੈ ਮਾਨ ਵਡਿਆਈ ਦਾ ਫਲ, ਐਵੇਂ ਕਹਿੰਦੇ ਥੋੜ੍ਹਾ ਜਿਹਾ ਹੀ ਹੈ, ਬਹੁਤਾ ਨਹੀਂ ਹੈ। ਲੋਕ ਮਾੜਾ ਮੋਟਾ ਬੱਲੇ ਬੱਲੇ ਜੇ ਕਰ ਦਿੰਦੇ ਖਾ ਪੀ ਕੇ, ਹੋਰ ਤਾਂ ਕੁਛ ਨਹੀਂ ਮਿਲਦਾ। ਕਰ ਕੇ ਬਿਨੈ ਦੇ ਨਰ ਦੇਖੀ, ਹਾਂ ਤੀਜਾ ਹੈ ਕਹਿੰਦੇ ਅਸਲੀ ਸਤੋ ਗੁਣੀ ਦਾਨ, ਉਹ ਕਹਿੰਦੇ ਹੈ ਵੀ ਕਰ ਕੇ ਬਿਨੈ ਬੇਨਤੀ ਕਰਕੇ ਦੇਣਾ, ਫਿਰ ਜਿਹੜਾ ਅੱਗੇ ਕਹਿੰਦੇ ਲੈਣ ਵਾਲਾ ਉਹਨੂੰ ਦੇ ਕੇ ਦੇਣਾ, ਇਹ ਜਿਹੜਾ ਮੈਂ ਦੇ ਰਿਹਾ ਇਹ ਚੰਗੇ ਥਾਂ ਲਾਏਗਾ, ਇਹ ਖਾ ਪੀ ਕੇ ਤਾਂ ਹੋਰ ਤਾਂ ਨਹੀਂ ਪੁੱਠਾ ਸਿੱਧਾ ਕੰਮ ਕਰੂ, ਹੁਣ ਚੋਰ ਨੂੰ ਤੁਸੀਂ ਖਵਾ ਦਿਓ ਉਹਨੇ ਰੱਜ ਪੁੱਜ ਕੇ ਤਾਂ ਚੋਰੀਆਂ ਹੀ ਕਰਨੀਆਂ, ਠੱਗ ਨੂੰ ਖਵਾਓਗੇ ਉਹਨੇ ਠੱਗੀਆਂ ਮਾਰਨੀਆਂ। ਇਸ ਕਰਕੇ ਕਹਿੰਦੇ ਵੀ ਜਿਹੜਾ ਇੱਕ ਤਾਂ ਬੇਨਤੀ ਕਰਕੇ ਦੇਣਾ, ਦੂਜਾ ਮਨੁੱਖ ਦੇਖ ਕੇ ਜਾਣੀ ਅਧਿਕਾਰੀ ਦੇਖ ਕੇ, ਵੀ ਕੋਈ ਔਗੁਣਾ ਗੁਨਾਹ ਵਾਲਾ ਪੁਰਸ਼ ਤਾਂ ਨਹੀਂ ਹੈ, ਸ਼ਰਾਬੀ ਕਬਾਬੀ ਤਾਂ ਨਹੀਂ ਹੈ, ਬਦਮਾਸ਼ ਤਾਂ ਨਹੀਂ ਹੈ, ਚੋਰ ਡਾਕੂ ਤਾਂ ਨਹੀਂ ਹੈ, ਮੈਂ ਫਸ ਤਾਂ ਨਹੀਂ ਜਾਵਾਂਗਾ ਇਹਨੂੰ ਦੇਖ ਕੇ। ਇਸ ਤਰ੍ਹਾਂ ਕਹਿੰਦੇ ਅਧਿਕਾਰੀ ਦੇਖ ਕੇ ਜਿਹੜਾ ਕੋਈ ਦਾਨ ਦੇਣਾ ਉਹਨੂੰ ਛਕਾਉਣਾ ਹੈ। ਦੋਹਰਾ ਵਾਹਿਗੁਰੂ ਕੋ ਛੱਡ ਗਿਆ ਇਹੋ ਸ਼ਾਂਤ ਕੀ ਫਲਤ ਵਿਸੇਖੀ, ਇਹ ਕਹਿੰਦੇ ਸਤੋ ਗੁਣੀ ਦਾਨ ਹੈ, ਸ਼ਾਂਤ ਕੀ ਦਾਨ ਹੈ, ਇਹਦਾ ਫਲ ਕਹਿੰਦੇ ਬਹੁਤਾ ਹੁੰਦਾ ਹੈ। ਦੋਹਰਾ ਵਾਹਿਗੁਰੂ ਕੋ ਜਾਣ ਕੇ, ਕਿਉਂਕਿ ਵਾਹਿਗੁਰੂ ਦਿੱਤਾ ਹੋਇਆ ਜਾਣ ਕਰਕੇ ਸਭ ਪਦਾਰਥ ਦੋਏ, ਸਾਰੇ ਜਿਹੜੇ ਪਦਾਰਥ ਵਾਹਿਗੁਰੂ ਦੇ ਜਾਣ ਕਰਕੇ ਕਹਿੰਦੇ ਦੇਈ ਜਾਣੇ ਹਨ। ਤਨਕ ਨਾ ਆਪਣਾ ਮਨ, ਕੋਈ ਵੀ ਪਦਾਰਥ ਉਹਦੇ ਵਿੱਚੋਂ ਆਪਣਾ ਥੋੜਾ ਮਾਤਰ ਨਹੀਂ ਮੰਨਣਾ ਵੀ ਇਹ ਮੇਰਾ ਤੇ ਮੈਂ ਦੇ ਰਿਹਾ ਹਾਂ। ਅਖੈ ਫਲ ਲੇ, ਜਿਹੜਾ ਵਾਹਿਗੁਰੂ ਦਾ ਦਿੱਤਾ ਹੋਇਆ ਜਾਣ ਕੇ ਵਾਹਿਗੁਰੂ ਦੇ ਪਿਆਰਿਆਂ ਨੂੰ ਦਿੰਦਾ ਹੈ ਉਹ ਕਹਿੰਦੇ ਉਹਦਾ ਫਲ ਅਖੈ ਲੈ ਲੈਂਦਾ ਹੈ, ਅਮੁੱਕ ਹੀ ਫਲ ਲੈਂਦਾ, ਬੇਅੰਤ ਫਲ ਉਹਨੂੰ ਮਿਲ ਜਾਂਦਾ ਹੈ। ਚੌਪਈ ਦਰਬ ਕਿਦਾਂ ਵਿਦਿਆ ਕੋ ਦਾਨ, ਉਹ ਫਿਰ ਜਿਹੜਾ ਸਤੋ ਗੁਣੀ ਦਾਨ ਹੈ ਕਹਿੰਦੇ ਧਨ ਦਾ ਦਾਨ ਵੀ ਹੈਗਾ ਹੈ, ਅਥਵਾ ਕਿਸੇ ਪਦਾਰਥ ਦਾ ਦਾਨ ਵੀ ਹੈਗਾ, ਖਾਣ ਪੀਣ ਨੂੰ ਦੇਣਾ, ਜਾਂ ਕੋਈ ਵਿਦਿਆ ਪੜ੍ਹਿਆ ਹੈ ਕਿਸੇ ਨੂੰ ਵਿਦਿਆ ਦਾ ਦਾਨ, ਵਿਦਿਆ ਪੜ੍ਹਾ ਦੇਣੀ। ਤੇ ਤਾਂ ਸ਼ਾਂਤ ਕੀ ਹੋਇਆ ਨਿਰਮਾਨ, ਕਹਿੰਦੇ ਜਿਹੜਾ ਨਿਰਮਾਨ ਹੋ ਕੇ ਦਿੰਦਾ ਨਾ ਨਿਮਰਤਾ ਸਹਿਤ ਕਿਸੇ ਨੂੰ ਪੜ੍ਹਾ ਦਿੰਦਾ ਵਿਦਿਆ, ਇਸੇ ਤਰ੍ਹਾਂ ਨਿਮਰਤਾ ਨਾਲ ਹੀ ਕਿਸੇ ਨੂੰ ਮਾਇਆ ਦੇ ਦਿੰਦਾ, ਨਿਮਰਤਾ ਨਾਲ ਹੀ ਨਿਮ ਕੇ ਕਿਸੇ ਨੂੰ ਛਕਣ ਵਾਸਤੇ ਪਦਾਰਥ ਦੇ ਦਿੰਦਾ ਹੈ। ਤਿਹ ਕੋ ਫਲ ਹੋਇ ਅਮਿਤ ਵਿਸਾਲਾ, ਉਸ ਨੂੰ ਕਹਿੰਦੇ ਇਸ ਤਰ੍ਹਾਂ ਦਾਨ ਦੇਣ ਵਾਲੇ ਨੂੰ ਫਲ ਕਹਿੰਦੇ ਬਹੁਤ ਮਿਣਤੀ ਤੋਂ ਰਹਿਤ ਹੀ ਹੁੰਦਾ ਹੈ। ਸੋ ਇਸ ਕਰਕੇ ਸਤੋਗੁਣੀ ਦਾਨ ਸਭ ਤੋਂ ਮਹਾਨ ਹੈ। ਸ਼ਿਵ ਨਾਮ ਰਾਜੇ ਵੇਦ ਸੰਤ ਭਾਖਤ ਇਸ ਢਾਲਾ, ਸ਼ਿਵ ਨਾਮ ਰਾਜੇ ਅਸੀਂ ਨਹੀਂ ਕਹਿੰਦੇ ਜਿਹੜੇ ਵੇਦ ਗਿਆਨਮਈ ਪੁਸਤਕ ਹਨ ਤੇ ਜਿਹੜੇ ਸੰਤ ਹੈ ਸਿਮਰਨ ਕਰਨ ਵਾਲੇ, ਇਸ ਤਰ੍ਹਾਂ ਕਹਿੰਦੇ ਵੀ ਇਹ ਜਿਹੜਾ ਸਤੋਗੁਣੀ ਦਾਨ ਹੈ ਇਹ ਸਭ ਤੋਂ ਉੱਤਮ ਹੈ। ਪੰਚਮ ਪੂਜਾ ਮਨ ਕਰ ਕਰਨੀ, ਪੰਜਵਾਂ ਨੇਮ ਹੈ ਪੂਜਾ, ਉਹ ਜਿਹੜੀ ਪੂਜਾ ਐਵੇਂ ਦਿਖਾਵੇ ਦੀ ਨਹੀਂ, ਸਗੋਂ ਮਨ ਕਰਕੇ ਪੂਜਾ ਕਰਨੀ, ਮਨ ਲਾ ਕੇ ਪੂਜਾ, ਅੰਦਰੋਂ ਪੂਜਾ ਕਰਨੀ। ਹਿਰਦੇ ਭਾਵਨੀ ਗੁਰਮਹਿ ਧਰਨੀ, ਹਿਰਦੇ ਦੀ ਜਿਹੜੀ ਭਾਵਨਾ ਸ਼ਰਧਾ ਗੁਰੂ ਦੇ ਵਿੱਚ ਪੂਰੀ ਪੂਰੀ ਰੱਖਣੀ ਵੀ ਗੁਰੂ ਮਹਾਰਾਜ ਮੇਰੇ ਸਮਰੱਥ ਹੈ, ਗੁਰੂ ਮੇਰੇ ਅੰਤਰਜਾਮੀ ਹੈ, ਗੁਰੂ ਮੇਰੇ ਬਖਸ਼ਿੰਦ ਹਨ, ਗਰੀਬ ਨਿਵਾਜ ਹੈ ਮੇਰੇ ਗੁਰੂ। ਇਉਂ ਕਹਿੰਦੇ ਗੁਰੂ ਦੇ ਉੱਪਰ ਪੂਰੀ ਸ਼ਰਧਾ ਹਿਰਦੇ ਵਿੱਚ ਧਾਰ ਕੇ ਫਿਰ ਮਨ ਦੇ ਨਾਲ ਪੂਜਾ ਕਰਨੀ, ਮਨ ਲਾ ਕੇ ਸਤਿਗੁਰੂ ਨੂੰ ਪੂਜਣਾ ਹੈ। ਸਫਲੀ ਪੂਜਾ ਹੋਵਤ ਤਾਂ ਕਿ, ਮਹਾਰਾਜ ਕਹਿੰਦੇ ਵੀ ਸ਼ਿਵ ਨਾਮ ਰਾਧੇ ਉਸਦੀ ਜਿਹੜੀ ਪੂਜਾ ਕੀਤੀ ਉਹ ਸਫਲੀ ਹੁੰਦੀ, ਫਲਦਾਈ ਹੁੰਦੀ ਹੈ। ਸਦਾ ਭਾਵਨੀ ਸੋ ਮਤ ਜਾ ਕੇ, ਜਿਹਦੀ ਜਿਹੜੀ ਬੁੱਧੀ ਹਮੇਸ਼ਾ ਭਾਵਨਾ ਵਿੱਚ ਰਹਿੰਦੀ, ਸ਼ਰਧਾ ਵਿੱਚ ਜੁੜੀ ਰਹਿੰਦੀ ਹੈ। ਦੋਹਰਾ ਛਠਵ ਨੇਮ ਨਿਜ ਗੁਰ ਸ਼ਬਦ, ਮਹਾਰਾਜ ਕਹਿੰਦੇ ਸੀਮਾ ਨੇਮ ਹੈ, ਕਹਿੰਦੇ ਜਿਹੜੇ ਆਪਣੇ ਗੁਰੂ ਦੇ ਸ਼ਬਦ ਹਨ, ਆਪਣੇ ਗੁਰੂ ਦੇ ਵਾਕ ਹਨ, ਤਾਂ ਕਿ ਜੇ ਅਨੁਸਾਰ ਬਚਨਾਂ ਦੇ ਜਿਹੜੇ ਕੋਈ ਅਨੁਸਾਰ ਬਚਨ ਹਨ, ਤਿੰਨ ਹੀ ਕੋ ਪੜ੍ਹ ਹੈ ਸੁਣੇ, ਉਹਨਾਂ ਬਚਨਾਂ ਨੂੰ ਉਹਨਾਂ ਸ਼ਬਦਾਂ ਵਾਕਾਂ ਨੂੰ ਪੜ੍ਹਨਾ ਜਾਂ ਸੁਣਨਾ, ਤਿੰਨ ਕੋ ਕਰ ਹੈ ਵਿਚਾਰ, ਉਹਨਾਂ ਬਚਨਾਂ ਦਾ ਵਿਚਾਰ ਕਰਨਾ, ਭਾਵ ਉਹੀ ਸ਼ਬਦ ਪੜ੍ਹਨੇ ਜਿਹੜੇ ਗੁਰੂ ਦੇ ਆਪਣੇ ਦੇ ਅਨੁਸਾਰੀ ਹਨ, ਜੋ ਗੁਰੂ ਦੇ ਸਿਧਾਂਤ ਅਨੁਸਾਰ ਹਨ। ਚੌਪਈ ਗੁਰੂ ਸਿਧਾਂਤ ਬਿਨਾ ਜੋ ਅਨ, ਗੁਰੂ ਦੇ ਸਿਧਾਂਤ ਤੋਂ ਬਿਨਾ ਹੋਰ ਕੀ ਵਾਕ ਹਨ, ਹੋਰ ਸ਼ਬਦ ਹਨ। ਤਿਨਕੇ ਬਚਨ ਸੁਣੇ ਨਹਿ ਕੰਨ, ਉਹਨਾਂ ਦੇ ਜਿਹੜੇ ਬਚਨ ਹੈ ਕਹਿੰਦੇ ਪੜ੍ਹਨੇ ਤਾਂ ਕੀ ਹੈ, ਕੰਨਾਂ ਵਿੱਚ ਵੀ ਨਹੀਂ ਕਦੇ ਸੁਣਨੇ ਹਨ। ਸਪਤਮ ਪੜ੍ਹ ਸੁਣੇ ਜਿਹ ਰੀਤੀ, ਸਤਮਾ ਨੇਮ ਹੈ ਵੀ ਜਿਸ ਰੀਤੀ ਦੇ ਨਾਲ ਪੜ੍ਹਦਾ ਹੈ, ਜਿਸ ਮਰਯਾਦਾ ਵਿੱਚ ਰਹਿ ਕੇ ਕੋਈ ਸ਼ਬਦ ਪਾਣੀ ਪੜ੍ਹਦਾ ਜਾਂ ਸੁਣਦਾ ਹੈ, ਵਰਤੈ ਤਿਹ ਅਨੁਸਾਰ ਸੁਪ੍ਰੀਤੀ, ਕਹਿੰਦੇ ਉਸ ਅਨੁਸਾਰ ਫਿਰ ਉਸ ਰੀਤੀ ਵਿੱਚ ਪ੍ਰੀਤੀ ਨਾਲ ਵਰਤੇ ਵੀ, ਭਾਵ ਜੋ ਕਿਸੇ ਨੂੰ ਕਹਿੰਦਾ ਹੈ ਜਾਂ ਸੁਣਾਉਂਦਾ ਹੈ ਨਾ, ਜਿਸ ਰੀਤੀ ਦੀ ਮਤਲਬ ਦੀ ਗੱਲ ਉਹਦੇ ਵਿੱਚ ਆਪ ਵੀ ਪ੍ਰੀਤੀ ਅਨੁਸਾਰ ਵਰਤਦਾ ਹੋਵੇ, ਜਿਵੇਂ ਉਹ ਜੋ ਸਮੇ ਖੁਦਾਏ ਕਹਿ ਤੋ ਕਿਉਂ ਮੁਰਗੀ ਮਾਰੈ, ਜੋ ਕਬੀਰ ਸਾਹਿਬ ਜੀ ਨੇ ਕਿਹਾ ਸੀ ਨਾ ਕਾਜੀ ਨੂੰ, ਵੀ ਜੇ ਤੂੰ ਸਾਰਿਆਂ ਵਿੱਚ ਖੁਦਾ ਖੁਦਾ ਕਹਿੰਦਾ ਵੀ ਉਸੇ ਦਾ ਜਲਵਾ, ਤਾਂ ਫਿਰ ਮੁਰਗੀ ਦੀ ਗਰਦਨ ਕਿਉਂ ਮਾਰਦਾ, ਮੁਰਗੀ ਵਿੱਚ ਨਹੀਂ ਹੈਗਾ ਖੁਦਾ ਤੇਰਾ, ਉਹਦੇ ਵਿੱਚ ਨਹੀਂ ਜਲਵਾ ਹੈਗਾ, ਇਹ ਕਹਿੰਦਾ ਵੀ ਸਾਰਿਆਂ ਵਿੱਚ ਉਸੇ ਦਾ ਜਲਵਾ, ਦੂਜੇ ਪਾਸੇ ਮੁਰਗੀ ਦੀ ਗਰਦਨ ਮਰੋੜਦਾ ਤੂੰ। ਇਸ ਤਰ੍ਹਾਂ ਵੀ ਜਿਸ ਤਰ੍ਹਾਂ ਉਸ ਸ਼ਬਦ ਨੂੰ ਪੜ੍ਹਨਾ ਅਤੇ ਸੁਣਨਾ ਸੁਣਾਉਣਾ, ਫਿਰ ਆਪ ਵੀ ਉਸ ਅਨੁਸਾਰ ਵਰਤਣਾ, ਉਸ ਉਪਦੇਸ਼ 'ਤੇ ਆਪ ਵੀ ਅਮਲ ਕਰਨਾ ਹੈ। ਬਿਨਾਂ ਦੰਭ ਗੁਰ ਸ਼ਬਦ ਕਮਾਵਨ, ਬਿਨਾਂ ਪਖੰਡ ਤੋਂ ਗੁਰੂ ਦਾ ਸ਼ਬਦ ਕਮਾਉਣਾ ਹੈ। ਕਰ ਹੈ ਸਦਾ ਹੈ ਤਨ ਮਨ ਪਾਵਨ, ਜਿਹੜਾ ਸ਼ਬਦ ਨੂੰ ਜਦੋਂ ਕਮਾਉਣਾ ਹੈ, ਗੁਰ ਸ਼ਬਦ ਦੀ ਕਮਾਈ ਕਰਨੀ, ਅਭਿਆਸ ਕਰਨਾ, ਕਹਿੰਦੇ ਕਰੈ ਸਦਾ ਤਨ ਮਨ, ਮਨ ਸਰੀਰ ਕਰਕੇ ਪਵਿੱਤਰ ਅਤੇ ਮਨ ਨੂੰ ਪਵਿੱਤਰ ਰੱਖ ਕੇ ਕਰਨਾ, ਚਾਹੇ ਜਦੋਂ ਕੋਈ ਕਰਦਾ ਫਿਰ ਤਨ ਤੇ ਮਨ ਪਵਿੱਤਰ ਹੋ ਜਾਂਦੇ। ਅਸ਼ਟਮ ਬ੍ਰਿਤ ਸ਼ਾਂਤ ਕੀ ਰੱਖ ਹੈ, ਅੱਠਵਾਂ ਨੇਮ ਹੈ ਜਿਹੜੀ ਆਪਣੀ ਮਨ ਦੀ ਬਿਰਤੀ ਹੈ ਇਹਨੂੰ ਸਤੋ ਗੁਣੀ ਹਮੇਸ਼ਾ ਰੱਖਣਾ। ਨਿਵ ਚੱਲਣਾ ਮਧੁਰੀ ਮੁਖ ਭਾਖੇ, ਨਿਉ ਕੇ ਚੱਲਣਾ ਹੈ ਤੇ ਮੁਖ ਤੋਂ ਹਮੇਸ਼ਾ ਮਿੱਠਾ ਪਚਨ ਬੋਲਣਾ ਹੈ। ਨਵਮੋ ਨੇਮ ਪਾਠ ਜੋ ਕਰਨਾ, ਹੇ ਰਾਜਨ ਜਿਹੜਾ ਨੌਵਾਂ ਨੇਮ ਇਹ ਹੈ ਜਿਹੜਾ ਹਰ ਰੋਜ਼ ਦਾ ਕੋਈ ਅੰਮ੍ਰਿਤ ਵੇਲੇ ਜਾਂ ਸੁਬਹਾ ਸ਼ਾਮ ਪਾਠ ਕਰਨਾ ਹੈ ਪੜ੍ਹਨਾ ਹੈ। ਤੇਹ ਮੈਂ ਆਪਰਨ ਬਚਨ ਉਚਾਰਨਾ, ਉਹ ਪਾਠ ਕਰਨ ਲੱਗਣਾ ਨਿਤਨੇਮ ਕਰਨਾ ਉਹਦੇ ਵਿੱਚ ਕੋਈ ਹੋਰ ਮੁੱਖੋਂ ਨਹੀਂ ਬਚਨ ਕਹਿਣਾ, ਇਹ ਨਹੀਂ ਵੀ ਨਾਲੇ ਤੁਸੀਂ ਨਿਤਨੇਮ ਕਰੀ ਜਾਓ ਨਾਲੇ ਵਿੱਚੇ ਬੋਲ ਬੋਲ ਕੇ ਹੋਰ ਵੀ ਕੁਛ ਕਹੀ ਸੁਣੀ ਜਾਓ। ਵੀ ਇਹ ਨੌਵਾਂ ਨੇਮ ਪਾਠ ਕਰਨ ਦਾ ਹੈ, ਜਿੰਨਾ ਚਿਰ ਪਾਠ ਕਰਨਾ ਉਹਦੇ ਵਿੱਚ ਕੋਈ ਹੋਰ ਗੱਲਬਾਤ ਨਹੀਂ ਕਰਨੀ ਹੈ। ਦਸਵੇਂ ਹੋਮ ਅਗਨ ਜੋ ਕਰਹੀ, ਹਾਂ ਦਸਵਾਂ ਹੈ ਕਹਿੰਦੇ ਅਗਨੀ ਹੋਮ, ਜਿਹੜਾ ਅੱਗ ਵਿੱਚ ਕੋਈ ਘਿਓ ਜਾਂ ਹੋਰ ਜਿਹੜੀ ਕੋਈ ਸੁਗੰਧੀ ਵਾਲੀ ਸਮੱਗਰੀ ਜੀ ਪਾਉਂਦੇ ਹੁੰਦੇ ਸੁੱਟਦੇ ਹੁੰਦੇ ਹਨ। ਸੁਰ ਪ੍ਰਸੰਨ ਹਿਤ ਮਨਸਾ ਧਰਹੀ, ਉਹ ਜਿਹੜੇ ਇਸ ਤਰ੍ਹਾਂ ਅਗਨੀ ਵਿੱਚ ਹੋਮ ਕਰਦੇ, ਅਗਨੀ ਵਿੱਚ ਘਿਓ ਜਾਂ ਸੁਗੰਧੀਆਂ ਵਾਲੀਆਂ ਚੀਜ਼ਾਂ ਜੀਆਂ ਪਾਉਂਦੇ ਹੈ ਦੇਵਤਿਆਂ ਦੀ ਪ੍ਰਸੰਨਤਾ ਵਾਸਤੇ, ਉਹ ਆਪਣੇ ਅੰਦਰ ਇੱਛਾ ਜੀ ਰੱਖਦੇ ਵੀ ਸਾਡੇ ਤੇ ਦੇਵਤੇ ਪ੍ਰਸੰਨ ਹੋ ਜਾਣ। ਸਿੱਖ ਸ਼ੁਦਾ ਤੁਰ ਕੇ ਮੁਖ ਪਾਵਨ, ਕਹਿੰਦੇ ਵੀ ਸ਼ਿਵ ਨਾਭ ਰਾਜੇ ਦੇਵਤਿਆਂ ਦੀ ਪ੍ਰਸੰਨ ਦੀ ਇੱਛਾ ਨਾਲੋਂ ਖਾਸ ਨਾਲੋਂ ਸਗੋਂ ਆਹ ਜਿਹੜਾ ਹੋਮ ਹੈ ਨਾ ਅਗਨੀ ਨਾਲੋਂ ਆਹ ਚੰਗਾ ਹੈ। ਕਹਿੰਦੇ ਜਿਹੜਾ ਭੁੱਖਾ ਹੈ ਸਿੱਖ ਵਿਆਕਲ ਹੈ ਭੁੱਖ ਨੇ ਨਾਲ, ਉਹਦਾ ਜਿਹੜਾ ਮੂੰਹ ਦੇ ਵਿੱਚ ਕੋਈ ਭੋਜਨ ਪਾਉਣਾ ਉਹਨੂੰ ਛਕਾਉਣਾ ਹੈ ਭੁੱਖੇ ਸਿੱਖ ਨੂੰ। ਬ੍ਰਹਮ ਹੋਮ ਇਹ ਭਲੋ ਸੁਹਾਵਨ, ਇਹ ਹੈ ਬ੍ਰਹਮ ਹੋਮ, ਜਾਣੀ ਬ੍ਰਹਮ ਨੂੰ ਅਰਪਣ ਕਰਨਾ, ਇਹ ਬੜਾ ਬੜਾ ਚੰਗਾ ਸੋਭਨੀਕ ਹੈ। ਵਾਹਿਗੁਰੂ ਕੋ ਕਰ ਹੈ ਉਚਾਰਾ, ਕਿਉਂਕਿ ਜਿਹੜੇ ਗੁਰੂ ਕੇ ਸਿੱਖ ਜਦੋਂ ਭੋਜਨ ਛਕਣ ਲੱਗਦੇ ਹੈ ਉਹ ਪੰਗਤ ਲਾ ਕੇ ਪਹਿਲਾਂ ਮੁੱਖੋਂ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਦੇ, ਤਾਂ ਪਾਛੇ ਮੁਖ ਪਾਏ ਆਹਾਰਾ, ਫਿਰ ਬਾਅਦ ਦੇ ਵਿੱਚ ਪਰਮੇਸ਼ਰ ਗੁਰੂ ਨੂੰ ਭੋਗ ਲਵਾ ਕੇ ਮੂੰਹ ਵਿੱਚ ਭੋਜਨ ਪਾਉਂਦੇ ਆ, ਫਿਰ ਭੋਜਨ ਛਕਦੇ ਪਹਿਲਾਂ ਪੰਗਤ ਵਿੱਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪਦੇ ਆ, ਫਿਰ ਭੋਜਨ ਛਕਦੇ ਹਨ। ਬਦਨ ਦੇਵਤਾ ਪਾਵਕ ਕਹੀਏ, ਇਸੇ ਤਰ੍ਹਾਂ ਜਿਹੜੀ ਅਗਨੀ ਹੈ ਉਹ ਕਹਿੰਦੇ ਦੇਵਤੇ ਦਾ ਮੁੱਖ ਕਿਹਾ ਜਾਂਦਾ ਹੈ ਧਾਰਮਿਕ ਪੁਸਤਕਾਂ ਵਿੱਚ ਵੀ, ਜਿੰਨੇ ਦੇਵਤੇ ਉਹਨਾਂ ਦਾ ਮੁੱਖ ਅਗਨੀ ਹੈ। ਸਰਬ ਸੁਰਨ ਕੀ ਜਿਹਵਾ ਲਖੀਏ, ਸਾਰੇ ਜਿਹੜੇ ਦੇਵਤੇ ਉਹਨਾਂ ਦੀ ਜਿਹੜੀ ਜੀਵ ਹੈ ਉਹ ਵੀ ਅਗਨੀ ਨੂੰ ਕਹਿੰਦੇ ਜਾਣ ਲੈਂਦੇ ਹਨ। ਬ੍ਰਹਮ ਪ੍ਰਸੰਨ ਸੰਗ ਸੁਰ ਸਾਰੇ, ਜਦੋਂ ਪਰਮੇਸ਼ਰ ਹੀ ਪ੍ਰਸੰਨ ਹੋ ਗਿਆ, ਪਰਮੇਸ਼ਰ ਨੂੰ ਵਾਹਿਗੁਰੂ ਵਾਹਿਗੁਰੂ ਕਹਿ ਕੇ ਭੋਗ ਲਵਾ ਤਾ, ਪਰਮੇਸ਼ਰ ਦੇ ਪ੍ਰਸੰਨ ਹੋਣ ਨਾਲ ਸਾਰੇ ਦੇਵਤੇ ਵੀ ਪ੍ਰਸੰਨ ਹੋ ਜਾਂਦੇ ਹੈ। ਤ੍ਰਿਪਤ ਹੋਤ ਹਰ ਨਾਮ ਉਚਾਰੇ, ਭੋਜਨ ਛਕਣ ਤੋਂ ਪਹਿਲਾਂ ਜਿਹੜਾ ਕੋਈ ਵਾਹਿਗੁਰੂ ਵਾਹਿਗੁਰੂ ਨਾਮ ਉਚਾਰਨ ਕਰਨਾ ਤੇ ਪਰਮੇਸ਼ਰ ਦਾ ਨਾਮ ਲੈ ਕੇ ਛਕਣਾ, ਉਹਨੂੰ ਭੋਗ ਲਵਾ ਕੇ ਛਕਣਾ, ਇਹ ਵਾਹਿਗੁਰੂ ਤ੍ਰਿਪਤ ਹੋ ਜਾਂਦਾ ਪ੍ਰਸੰਨ ਹੋ ਜਾਂਦਾ, ਉਹਦੇ ਨਾਲ ਹੀ ਸਾਰੇ ਦੇਵਤੇ ਵੀ ਪ੍ਰਸੰਨ ਹੋ ਜਾਂਦੇ ਹਨ। ਜਿਵੇਂ ਮੁੱਢ ਨੂੰ ਪਾਣੀ ਪਾਈਏ ਤੇ ਟਾਹਣੇ ਟਾਹਣੀਆਂ ਨੂੰ ਵੀ ਅਸਰ ਹੁੰਦਾ ਹੈ, ਪੱਤਿਆਂ ਨੂੰ ਵੀ, ਕਰੂਮਲਾਂ ਨੂੰ ਵੀ, ਫੁੱਲ ਨੂੰ ਵੀ, ਫਲ ਨੂੰ ਵੀ। ਇਸ ਕਰਕੇ ਜੇ ਵਾਹਿਗੁਰੂ ਦੇ ਨੂੰ ਭੇਟਾ ਕਰਕੇ ਵਾਹਿਗੁਰੂ ਨੂੰ ਭੋਗ ਲਵਾ ਕੇ ਛਕੀਏ, ਸਾਰੇ ਦੇਵਤੇ ਦੇਵਤਿਆਂ ਨੂੰ ਵਿੱਚੇ ਛਕ ਲੱਗ ਜਾਂਦਾ ਭੋਗ। ਵਾਹਿਗੁਰੂ ਪ੍ਰਸੰਨ ਹੋਣ ਕਰਕੇ ਸਾਰੇ ਦੇਵਤੇ ਵੀ ਪ੍ਰਸੰਨ ਹੋ ਜਾਂਦੇ ਹੈ। ਹਾਥੀ ਦੀ ਪੈੜ ਵਿੱਚ ਸਾਰਿਆਂ ਦੀਆਂ ਪੈੜਾਂ ਆ ਜਾਂਦੀਆਂ, ਪਰਮੇਸ਼ਰ ਦੇ ਭੋਗ ਲਵਾਇਆ ਸਾਰਿਆਂ ਨੇ ਭੋਗ ਲੱਗ ਜਾਂਦੇ ਹਨ। ਦੋਹਰਾ ਤ੍ਰਿਤੀ ਹੋਮ ਹੈ ਗਿਆਨ ਕਾ, ਮਹਾਰਾਜ ਕਹਿੰਦੇ ਤੀਜਾ ਹਮਨ ਹੈ ਕਹਿੰਦੇ ਗਿਆਨ ਦਾ। ਰਸ ਰਖੀਕ ਕੇ ਦਰਬ, ਉਹ ਕਹਿੰਦੇ ਇੰਦਰਾਂ ਦੇ ਜਿਹੜੇ ਕੋਈ ਰਸ ਹਨ, ਇਸੇ ਤਰ੍ਹਾਂ ਇੰਦਰੀਆਂ ਦੇ ਜਿਹੜੇ ਕੋਈ ਦਰਬ ਹਨ, ਪਦਾਰਥ ਹਨ ਜਾਂ ਵੇਗ ਹਨ, ਜਿੱਦਣ ਉਹ ਇੰਦਰੀਏ ਜਾਂਦੇ ਹਨ, ਅੱਖਾਂ ਦੇਖਦੀਆਂ, ਕੰਨ ਸੁਣਦੇ ਹਨ, ਕੰਨਾਂ ਦਾ ਜਿਹੜਾ ਸੁਣਨਾ ਇਹੀ ਦਰਬ ਹੈ, ਇਹ ਅੱਖਾਂ ਦਾ ਜਿਹੜਾ ਦੇਖਣਾ ਰੂਪ ਰੂਪ ਦਾ ਇਹੀ ਦਰਵ ਹੈ, ਇਹੀ ਰਸ ਹਨ। ਗਿਆਨ ਅਗਨ ਮੈਂ ਹੋਮ ਹੀ, ਜਿਹੜੇ ਕਹਿੰਦੇ ਗਿਆਨ ਦੀ ਅਗਨੀ ਦੇ ਵਿੱਚ ਹਵਨ ਕਰਦੇ ਹਨ, ਅਰਪਿਤ ਕਰਦੇ ਹਨ। ਤਨ ਹੰਤਾ ਦਿਕ ਸਰਬ, ਜਿੰਨੀਆਂ ਸਰੀਰ ਦੀ ਹੰਗਤਾ ਮਮਤਾ ਆਦਿਕ ਸਾਰੀਆਂ ਹਨ। ਚੌਪਈ ਦਸ ਪ੍ਰਕਾਰ ਇਹ ਨੇਮ ਗਿਨਾਵਾ, ਗੁਰੂ ਮਹਾਰਾਜ ਕਹਿੰਦੇ ਸ਼ਿਵਨਾਵ ਰਾਜੇ, ਤੈਨੂੰ ਦਸ ਤਰ੍ਹਾਂ ਦਾ ਜਿਹੜਾ ਨੇਮ ਸੀ ਉਹ ਗਿਣ ਕੇ ਦੱਸ ਦਿੱਤਾ। ਨੰਬਰ ਵਾਰ ਕਸ਼ਟ ਯੋਗ ਦੁੱਤ ਅੰਗ ਸੁਹਾਵਾ, ਜਿਹੜਾ ਹੱਠ ਯੋਗ ਹੈ ਨਾ ਉਹਦਾ ਦੂਜਾ ਅੰਗ ਕਹਿੰਦੇ ਸੋਭਨੀਕ ਹੈ, ਇਹ ਚੰਗਾ ਅੰਗ ਚੰਗਾ ਹਿੱਸਾ ਜਾਣ ਲਾ ਜਮ ਤੇ ਨੇਮ। ਅੰਗ ਤੀਸਰੋ ਦੇਸ਼ ਇਕਾਂਤੇ, ਹੁਣ ਕਹਿੰਦੇ ਹੱਠ ਯੋਗ ਦਾ ਤੀਸਰਾ ਅੰਗ ਇਕਾਂਤ ਦੇਸ਼। ਨਰ ਬਚ ਸੁਣਿਆ ਨ ਤਹਾਂ ਬਸੰਤੇ, ਇਕਾਂਤ ਦੇਸ਼ ਤੀਸਰਾ ਅੰਗ ਕੀ ਹੈ ਵੀ ਉੱਥੇ ਜਾ ਕੇ ਬਸਣਾ, ਉੱਥੇ ਜਾ ਕੇ ਬੈਠਣਾ ਜਿੱਥੇ ਕਿਸੇ ਦਾ ਬਚਨ ਕੰਨਾਂ ਵਿੱਚ ਨਾ ਸੁਣਾਈ ਦਿੰਦਾ ਹੋਵੇ, ਭਾਵ ਇਕਾਂਤ ਵਿੱਚ ਕਿਤੇ ਦੂਰ ਜਾ ਕੇ ਬੈਠਣਾ ਜਿੱਥੇ ਕਿਸੇ ਦਾ ਕੋਈ ਬਚਨ ਨਾ ਸੁਣਾਈ ਦੇਵੇ। ਚੌਥੋ ਅੰਗ ਯੋਗ ਕਾ ਆਸਨ, ਇਸ ਤਰ੍ਹਾਂ ਕਹਿੰਦੇ ਚੌਥਾ ਅੰਗ ਹੈ ਹੱਠ ਯੋਗ ਦਾ ਆਸਨ ਲਾਉਣਾ, ਚੌਂਕੜਾ ਜਾ ਮਾਰ ਕੇ ਬੈਠਣਾ। ਵੇਦ ਜੁਗੀਸ਼ਰ ਕਰਹੀ ਭਾਸ਼ਣ, ਇਹ ਜਿਹੜਾ ਹੈ ਆਸਨ ਲਾ ਕੇ ਬੈਠ ਕੇ ਕੁਝ ਕਰਨਾ, ਇਸ ਨੂੰ ਕਹਿੰਦੇ ਜਿਹੜੇ ਵੇਦ ਹੈ ਗਿਆਨ ਦੇ ਪੁਸਤਕ ਹਨ ਉਹ ਵੀ ਕਥਨ ਕਰਦੇ, ਅਤੇ ਜਿਹੜੇ ਯੋਗੀਸ਼ਰ ਯੋਗੀਆਂ ਦੀ ਈਸ਼ਰ ਹੈ ਜਿਹੜੇ ਕੋਈ ਯੋਗ ਆਸਣ ਲਾਉਂਦੇ ਹਨ ਉਹ ਵੀ ਇਹ ਪਾਸਨ ਕੀ ਇਹ ਕਥਨ ਕਰਦੇ ਹਨ। ਚੇਤੇ ਜੀਵ ਜਗਤ ਮਹਿ ਜਾਣਾ, ਉਹਨਾਂ ਦਾ ਕਹਿਣਾ ਹੈ ਵੀ ਜਿੰਨੇ ਸੰਸਾਰ ਦੇ ਵਿੱਚ 84 ਲੱਖ ਜੀਵ ਜੋਨੀ ਦੇ ਹਨ ਜਾਣ ਲਓ, ਆਸਨ ਤੇਤੇ ਹੀ ਪਰ ਮਨ, ਜਿੰਨੇ ਕਹਿੰਦੇ ਉਹ 84 ਲੱਖ ਜੀਵਾਂ ਦੇ ਉਹ ਜਿਵੇਂ ਉਹ ਬੈਠਦੇ ਹਨ ਉਨੇ ਆਸਨ ਜਾਣ ਲਓ ਉਹਨਾਂ ਦੇ, ਉਹਨਾਂ ਵਿੱਚੋਂ 84 ਲੱਖ ਜੋਨੀਆਂ ਦੇ 84 ਲੱਖ ਆਸਣ ਬਣ ਗਏ ਨਾ, ਉਹਨਾਂ ਵਿੱਚ ਫਿਰ ਇੱਕ ਇੱਕ ਜਿਹੜੀ ਜੋਨ ਹੈ ਉਹਦੇ ਵਿੱਚ ਉਹਨਾਂ ਦਾ ਬੈਠਣਾ ਵੀ ਕਈ ਤਰ੍ਹਾਂ ਦਾ ਹੈ ਨਾ। ਆਪਾਂ ਵੀ ਕਿਤੇ ਆਏ ਚੌਂਕੜਾ ਮਾਰ ਕੇ ਬੈਠਦੇ ਹਾਂ, ਕਈ ਵਾਰੀ ਆ ਜਿਵੇਂ ਉੱਠ ਬੈਠਾ ਹੁੰਦਾ ਹੈ ਵੀ ਬਹਿ ਜਾਂਦੇ, ਲੱਤਾਂ ਜਿਹੀਆਂ ਗੋਡੇ 'ਤੇ ਗੋਡਾ ਰੱਖ ਕੇ ਵੀ ਬਹਿ ਜਾਂਦੇ, ਇਸ ਤਰ੍ਹਾਂ ਵੱਖਰਾ ਵੱਖਰਾ ਬੈਠਣਾ ਹੈ। ਉਹਨਾਂ ਦੇ ਵਿੱਚੋਂ ਕਹਿੰਦੇ ਜਿਹੜੇ ਉਹਨਾਂ ਦਾ ਖਾਸ ਆਸਣ ਸੁਖਦਾਈ ਆਸਣ ਜਿਹਦੇ ਨਾਲ ਆਰਾਮ ਨਾਲ ਬੈਠਦੇ ਆ ਉਹ ਇੱਕ ਹੋ ਗਿਆ, ਉਹ 84 ਕੁ ਆਸਣ ਬਣ ਗਏ ਮੁੱਖ ਆਸਣ ਹੋਣ ਕਰਕੇ। ਫਿਰ ਉਹਨਾਂ ਵਿੱਚੋਂ ਅੱਗੇ 5ਵੀਂ ਰੁੱਤ ਵਿੱਚ ਆ ਜਾਣਗੇ ਵੀ 16 ਆਸਣ ਮੁੱਖ ਹੈ, 84 ਆਸਣ। ਪਹਿਲਾਂ ਤਾਂ 84 ਲੱਖ ਜੂਨ ਦੇ ਆਸਣ 84 ਲੱਖ ਜੂਨ ਆਸਣ ਬਣ ਗਏ, ਫਿਰ ਉਹਨਾਂ ਵਿੱਚੋਂ ਮੁੱਖ 84, 84 'ਚ ਅੱਗੇ 16, 16 'ਚੋਂ ਅੱਗੇ 4 ਆਸਣ ਮੁੱਖ, 4 ਵਿੱਚੋਂ 2 ਹੁੰਦੇ ਨੇ। ਹੁਣ ਇੱਥੇ ਦੋਹਾਂ ਦਾ ਨਿਰਣਾ ਕਰ ਰਹੇ ਹੈ, ਉਹ ਅੱਗੇ ਜਾ ਕੇ 5ਵੀਂ ਰੁੱਤ ਵਿੱਚ ਯੋਗ ਸਾਧਨ ਜਿੱਥੇ ਆਉਣਗੇ ਉੱਥੇ ਭਾਈ ਦਇਆ ਸਿੰਘ ਜੀ ਦੇ ਮੁੱਖ ਰਾਹੀਂ ਨਿਰਣਾ ਹੋ ਜਾਏਗਾ। ਤਿੰਨ ਤੇ ਯੁਗਮ ਸ਼ਿਰੋਮਣ ਬੀਨੇ, ਮਹਾਰਾਜ ਕਹਿੰਦੇ ਵੀ ਉਹਨਾਂ ਦੇ ਵਿੱਚੋਂ ਜਿਹੜੇ 2 ਆਸਣ ਹੈ ਇਹ ਸ਼੍ਰੋਮਣੀ ਕਹਿੰਦੇ ਚੁਣੇ ਜਾਂਦੇ ਹਨ। ਮਹਾਂਪੁਰਖ ਹਿਤ ਕਰ ਸੋ ਲੀਨੇ, ਜਿਹੜੇ ਮਹਾਂਪੁਰਖ ਹੈ ਨਾ ਉਹ ਪ੍ਰੇਮ ਕਰਕੇ ਉਹਨਾਂ ਨੇ 2 ਆਸਣਾਂ ਨੂੰ ਸ਼੍ਰੋਮਣੀਆਂ ਨੂੰ ਚੁਣ ਕੇ ਗ੍ਰਹਿਣ ਕਰ ਲਿਆ, ਉਹ 2 ਆਸਣ ਲਾਉਂਦੇ ਹਨ ਖਾਸ ਕਰਕੇ। ਸਿੱਧ ਆਸਣ ਪਦਮ ਆਸਣ 2, ਇੱਕ ਤਾਂ ਕਹਿੰਦੇ ਸਿੱਧ ਆਸਣ ਹੈ, ਦੂਸਰਾ ਕਹਿੰਦੇ ਪਦਮ ਆਸਣ ਹੈ। ਤਿੰਨ ਹੈ ਜੇ ਲੱਛਣ ਸੁਣੀਏ ਸੋ, ਇਹ ਸ਼ਿਵਨਾਵ ਰਾਜੇ ਦੋਵੇਂ ਆਸਣਾਂ ਦੇ ਜਿਹੜੇ ਚਿੰਨ੍ਹ ਹਨ ਉਹ ਕਹਿੰਦੇ ਅਸੀਂ ਤੈਨੂੰ ਦੱਸਦੇ ਹਾਂ ਵੀ ਸੁਣ ਲਈਏ ਧਿਆਨ ਨਾਲ। ਸ਼ਿਤ ਕੱਛ ਖੋਦ ਮ੍ਰਿਦੁਲ ਤ੍ਰਿਣ ਪਾਏ, ਸਿੱਧ ਆਸਣ ਦਾ ਨਿਰਣਾ ਕਰ ਰਹੇ ਹੈ ਵੀ ਹੇ ਰਾਜਨ ਕੁਝ ਨਾ ਕੋਈ ਧਰਤੀ ਨੂੰ ਪੁੱਟ ਲੈਣਾ, ਭਾਵ ਇੱਕ ਹੱਥ ਧਰਤੀ ਨੂੰ ਪੁੱਟ ਕੇ ਅਤੇ ਫਿਰ ਉਹ ਟੋਏ ਦੇ ਵਿੱਚ ਕੂੜੇ ਕੂੜੇ ਜਿਹੜੇ ਘਾਹ ਦੇ ਪੁੱਠੇ ਜਿਹੇ ਹੈ ਉਹਨਾਂ ਨੂੰ ਉਹਦੇ ਵਿੱਚੋਂ ਟੋਏ ਵਿੱਚ ਪਾ ਲੈਣਾ, ਉਹਦੇ ਨਾਲ ਉਹ ਟੋਆ ਜਾ ਢੱਕ ਦੇਣਾ। ਬੈਸ ਹੈ ਪੁਨ ਭੱਟ ਬਿਮਲ ਬਿਛਾਏ, ਫਿਰ ਉਸ ਘਾਹ ਦੇ ਉੱਪਰ ਚੰਗਾ ਵਧੀਆ ਉੱਜਲ ਕੱਪੜਾ ਪਾ ਕੇ ਵਿਛਾ ਕੇ ਤੇ ਫਿਰ ਉਹਦੇ ਉੱਪਰ ਬੈਠ ਜਾਣਾ। ਹੋਏ ਪਾਵਨ ਨਹਿ ਅੰਗ ਡੁਲਾਏ, ਫਿਰ ਜਦੋਂ ਬੈਠਣਾ ਹੈ ਪਵਿੱਤਰ ਹੋਣਾ ਹੈ, ਸਾਫ ਸੁਥਰਾ ਨਹਾ ਧੋ ਕੇ ਬਹਿਣਾ, ਤੇ ਜਦੋਂ ਬੈਠਣਾ ਫਿਰ ਨਹੀਂ ਪਾਸੇ ਜੇ ਮਾਰੀ ਜਾਣੇ, ਕਹਿੰਦੇ ਅੰਗ ਨਹੀਂ ਡੁਲਾਉਣਾ, ਜਿੱਥੇ ਬੈਠ ਜਾਣਾ ਬਸ ਉੱਥੇ ਟਿਕੇ ਟਿਕੇ ਬੈਠਣਾ ਹੈ। ਬਾਮ ਪੈਰ ਸੋ ਗੁਦਾ ਦਬਾਏ, ਇਸੇ ਤਰ੍ਹਾਂ ਜਿਹੜਾ ਖੱਬਾ ਪੈਰ ਹੈ ਉਹਦੇ ਨਾਲ ਜਿਹੜਾ ਗੁਦਾ ਸਥਾਨ ਹੈ ਜਿੱਥੋਂ ਅਸੀਂ ਲੈਟਰੀਨ ਦੀ ਕਿਰਿਆ ਕਰਦੇ ਹਾਂ, ਅੰਗੂਠਾ ਜਾ ਲਾ ਕੇ ਉਹਨੂੰ ਦਮਾਉਣਾ। ਦੋਹਰਾ ਇੰਦਰੀ ਪਰ ਦਹਨ ਧਰੇ, ਇਸੇ ਤਰ੍ਹਾਂ ਜਿਹੜੀ ਅਪਸਤ ਇੰਦਰੀ ਹੈ ਇਹ ਜਿਹਦੇ ਰਾਹੀਂ ਅਸੀਂ ਪਿਸ਼ਾਬ ਦੀ ਕਿਰਿਆ ਕਰਦੇ ਹਾਂ, ਇਹ ਕਹਿੰਦੇ ਇਹਦੇ ਉੱਪਰ ਕਹਿੰਦੇ ਸਜਾਵਰ ਪੈਰ ਰੱਖਣਾ ਹੈ। ਅਗਰ ਨਾਸਕਾ ਧਿਆਨ, ਜਿਹੜਾ ਨਾਸਕਾ ਉਹਦੇ ਅੱਗੇ ਧਿਆਨ ਕਰਨਾ, ਜਾਣੀ ਆ ਜੀ ਨਾਸਕਾ ਨੱਕ ਜਾ ਇਹਦਾ ਮੂਹਰਲਾ ਤਿੱਖਾ ਜਿਹਾ ਹੈ ਨਾ ਹਿੱਸਾ, ਇਹਦੇ ਕਹਿੰਦੇ ਨਾਸਾਂ ਨੱਕ ਦੇ ਅੱਗੇ ਧਿਆਨ ਧਰਨਾ। ਸਿੱਧ ਆਸਨ ਇਹ ਕੋ ਭਨੈ, ਇਹਨੂੰ ਕਹਿੰਦੇ ਵੀ ਜਿਹੜੇ ਗਿਆਨਮਈ ਪੁਸਤਕ ਹਨ ਉਸ ਯੋਗ ਆਸਨ ਦੇ ਪੁਸਤਕ ਹਨ ਉਹ ਸਿੱਧ ਆਸਨ ਕਰਕੇ ਕਹਿੰਦੇ ਹਨ। ਯੋਗੀ ਕਰਤ ਸੁਜਾਨ, ਜਿਹੜੇ ਯੋਗਾ ਵਿਆਸੀ ਪੁਰਸ਼ ਹੈ ਇਹ ਸਿੱਧ ਆਸਨ ਕਹਿੰਦੇ ਸੁਜਾਨ ਪੁਰਸ਼ ਲਾਉਣਾ ਕਰਦੇ ਆ ਜਾਂ ਕਥਨ ਕਰਦੇ ਹਨ। ਚੌਪਈ ਤਾਏ ਪੱਗ ਪੱਗ ਧਾਰ ਕਰ ਬਾਵਾ, ਹੁਣ ਅੱਗੇ ਦੂਜਾ ਪਦਮ ਆਸਨ ਹੈ ਉਹਦਾ ਤਰੀਕਾ ਦੱਸਦੇ ਵੀ ਜਿਹੜਾ ਖੱਬਾ ਦਾਏ ਸੱਜਾ ਪੈਰ ਹੈ ਉਹ ਤਾਂ ਖੱਬੇ ਦੇ ਉੱਪਰ ਰੱਖਣਾ, ਖੱਬੇ ਪੈਰ ਉੱਪਰਣਾ ਯਾਨੀ ਖੱਬੇ ਪੱਟ ਉੱਪਰ ਰੱਖਣਾ ਹੈ, ਖੱਬਾ ਜਿਹੜਾ ਸੱਜਾ ਪੈਰ ਹੈ ਉਹ ਖੱਬੇ ਪੈਰ ਉੱਪਰ ਖੱਬੇ ਪੱਟ ਉੱਪਰ ਰੱਖਣਾ ਹੈ। ਭਾਵੇਂ ਪਰ ਕਰ ਦਹਿਨ ਟਿਕਾਵਾ, ਜਿਹੜਾ ਖੱਬਾ ਪੈਰ ਆ ਉਹਨੂੰ ਸੱਜੇ ਉੱਪਰ ਕਹਿੰਦੇ ਟਿਕਾਉਣਾ ਹੈ। ਦੋਨੋ ਪੂਜਾ ਕੰਡ ਕਰ ਪਾਛੇ, ਉਸਨੂੰ ਬਾਹਰ ਜਿਹੜੀਆਂ ਦੋਵੇਂ ਬਾਹਾਂ ਹਾਂ ਉਹਨੂੰ ਕੰਡ ਦੇ ਪਿਛਲੇ ਪਾਸੇ ਦੀ ਕਰਕੇ ਜਾਣੀ ਪਿੱਠ ਪਿੱਛੇ ਦੀ ਕਰਕੇ ਦੋਹਾਂ ਬਾਹਾਂ ਨੂੰ, ਗਹੇ ਅੰਗੂਠੇ ਪੱਗ ਦਿੜ ਆਛੇ, ਜਿਹੜੇ ਪੈਰਾਂ ਦੇ ਦੋਵੇਂ ਅੰਗੂਠੇ ਉਹਨੂੰ ਚੰਗੀ ਤਰ੍ਹਾਂ ਕਹਿੰਦੇ ਫੜ ਲੈਣਾ ਆਪਣੇ ਬਾਹਾਂ ਨੂੰ ਪਿੱਛੇ ਜੇ ਕਰਕੇ, ਪਿੱਠ ਦੇ ਵੀ ਦੋਹਾਂ ਪੈਰਾਂ ਦੇ ਅੰਗੂਠਿਆਂ ਨੂੰ ਚੰਗੀ ਤਰ੍ਹਾਂ ਫੜ ਲੈਣਾ। ਭੂਕੋ ਕਿਦੋਂ ਨਾਸਕਾ ਧਿਆਨ, ਇਸ ਤਰ੍ਹਾਂ ਫਿਰ ਜੇ ਬੈਠ ਕੇ ਨਾ ਫਿਰ ਜਾਂ ਤਾਂ ਧਰਤੀ ਦਾ ਧਿਆਨ ਲਾਉਣਾ ਜਾਂ ਜਿੱਥੇ ਆ ਨੱਕ ਹੈ ਇਹਦੀ ਮੂਹਰੇ ਇਹਦੇ ਨੱਕ ਦੇ ਸਾਹਮਣੇ ਤਿੱਖੀ ਇੱਥੋਂ ਦਾ ਧਿਆਨ ਤਰਨਾ। ਕਰ ਬੈਸੇ ਪਦਮਾਸਨ ਜਨ, ਚਾਹੇ ਧਰਤੀ ਦਾ ਧਿਆਨ ਤਰਨਾ ਜਾਂ ਨਾਸਕਾ ਹੈ ਜਿਹੜਾ ਕੋਈ ਧਰਤੀ ਦਾ ਧਿਆਨ ਜਾਂ ਧਰਦਾ ਇਹਦਾ ਪਰਪੱਕ ਹੋ ਜਾਂਦਾ ਹੈ ਅਤੇ ਇਹਦਾ ਲਾਭ ਇਹ ਹੁੰਦਾ ਵੀ ਜੇ ਕੋਈ ਮਨੁੱਖ ਨੂੰ ਜ਼ਹਿਰ ਜ਼ੂਰ ਜੀ ਚੜ੍ਹ ਜਾਏ, ਸੱਪ ਸੁੱਪ ਜਾ ਲੜ ਜਾਏ ਜਾਂ ਕੁੱਤਾ ਹਲਕੇ ਵੱਢ ਵੁੱਢ ਜਾਏ ਫਿਰ ਜ਼ਹਿਰ ਚੜ੍ਹਦੀ ਹੈ ਨਾ। ਜਿਹੜਾ ਇਹ ਪਦਮਾਸਨ ਲਾਉਣ ਜਾਣਦਾ ਇੱਕ ਪੈਰ ਤੱਕ ਉਹ ਪਦਮਾਸਨ ਲਾ ਕੇ ਬੈਠਾ ਬਸ ਜ਼ਹਿਰ ਉੱਤਰ ਜਾਂਦੀ ਹੈ, ਜ਼ਹਿਰ ਨਹੀਂ ਉਹਨੂੰ ਚੜ੍ਹਦੀ। ਇਸ ਤਰ੍ਹਾਂ ਡੋਡੀ ਆਸਣਾਂ ਦੇ ਇਹ ਲਾਭ ਹੈ, ਕੋਈ ਪਦਮ ਆਸਣ ਹੈ, ਕੋਈ ਕਪਾਲੀ ਆਸਣ ਹੈ, ਕੋਈ ਮੋਰ ਆਸਣ ਹੈ, ਇਸ ਤਰ੍ਹਾਂ ਅਡੋਡੀ ਆਸਣਾਂ ਦੇ ਨਾਂ ਉਹਨਾਂ ਦੇ ਫਿਰ ਅਡੋਡੀ ਲਾਭ ਵੀ ਹੈ ਅਤੇ ਉਹ ਪੁਸਤਕ ਵੀ ਮਿਲ ਜਾਂਦੀ ਹੈ ਆਸਣਾਂ ਵਾਲੀ ਅਤੇ ਉਹਦੇ ਵਿੱਚ ਉਹਨਾਂ ਨੇ ਤਸਵੀਰਾਂ ਵੀ ਦਿੱਤੀਆਂ ਹੋਈਆਂ ਵੀ ਆਹ ਆਸਣ ਹੈ ਇਹ ਹੈ ਅਤੇ ਇਹਦਾ ਲਾਭ ਇਹ ਹੈ। ਸੋ ਰਹੁ ਵਿਚਾਰ ਇੱਥੇ ਕਹਿ ਰਹੇ ਹਨ, ਭੂਕੋ ਕਿਦੋਂ ਨਾਸਕਾ ਧਿਆਨਾ, ਜਾਂ ਧਰਤੀ ਦਾ ਧਿਆਨ ਕਰਨਾ ਜਾਂ ਨਾਸਕਾ ਨੱਕ ਦੇ ਜਿਹੜੇ ਸਾਹਮਣੇ ਹੈ ਉਹਦਾ ਧਿਆਨ ਜਾ ਲਾਉਣਾ। ਕਰ ਬੈਸੇ ਪਦਮਾਸਨ ਜਨ, ਇਸ ਤਰ੍ਹਾਂ ਜਾਂ ਕਹਿੰਦੇ ਚੌਕਣਾ ਮਾਰ ਕੇ ਧਿਆਨ ਲਾ ਕੇ ਬੈਠ ਜੇ ਇਹ ਪਦਮ ਆਸਨ ਜਾਣਿਆ ਜਾਂਦਾ ਹੈ। ਅੰਗ ਪੰਚਮੋ ਪ੍ਰਾਣਾਯਾਮ, ਮਹਾਰਾਜ ਕਹਿੰਦੇ ਵੀ ਸ਼ਿਵਨਾਭ ਪੰਜਵਾਂ ਹਠ ਯੋਗ ਦਾ ਹੈ ਨਾ ਅੰਗ ਪ੍ਰਾਣਾਯਾਮ ਹੈ। ਪੂਰਕ ਕੁੰਭਕ ਰੇਚਕ ਨਾਮ, ਉਹ ਜਿਹੜਾ ਪ੍ਰਾਣਾਯਾਮ ਹੈ ਉਹ ਤਿੰਨ ਤਰ੍ਹਾਂ ਦਾ ਹੈ। ਇੱਕ ਦਾ ਨਾਮ ਹੈ ਪੂਰਕ ਪ੍ਰਾਣਾਯਾਮ, ਦੂਜੇ ਦਾ ਨਾਮ ਹੈ ਕੁੰਭਕ ਪ੍ਰਾਣਾਯਾਮ, ਤੀਸਰੇ ਦਾ ਨਾਂ ਹੈ ਰੇਚਕ ਪ੍ਰਾਣਾਯਾਮ। ਬਾਹਰ ਤੇ ਮਨ ਸੁਰਤ ਟਿਕਾਵੇ, ਹੁਣ ਕਹਿੰਦੇ ਜਿਹੜਾ ਪੂਰਕ ਹੈ ਉਹਦਾ ਨਿਰਣਾ ਕਰ ਲਏ, ਬਾਹਰ ਜਿਹਦਾ ਜਿਹੜਾ ਜਿਹੜਾ ਮਨ ਹੈ ਉਹਦੀ ਸੁਰਤ ਨੂੰ ਟਿਕਾਉਣਾ, ਮਨ ਦੀ ਸੁਰਤ ਨੂੰ ਕਿਸੇ ਪਾਸੇ ਨਾ ਜਾਣਾ ਬਾਹਰ ਸੰਸਾਰ ਵੱਲੀ। ਦਹਿਨੇ ਸੁਰਤੇ ਪ੍ਰਾਣ ਚੜਾਵੇ, ਜਿਹੜੀ ਸੱਜੀ ਸੁਰ ਹੈ ਯਾਨੀ ਨੱਕ ਦਾ ਜਿਹੜੀ ਸੱਜਿਆ ਉਹ ਨੱਕ ਜਾਂ ਸੁਰਾਖ ਜਾ ਉਸ ਦੇ ਰਾਹੀਂ ਨੱਕ ਦੇ ਸੱਜੇ ਪਾਸੇ ਸੁਰਾਖ ਤੋਂ ਪੁਰਾਣਾ ਨੂੰ ਦਸਵੇਂ ਦੁਆਰ ਵੱਲੋਂ ਨੂੰ ਚੜਾਉਣਾ। ਖੈਚਤ ਦੁਆਦਸ ਮਾਤਰ ਹੈ ਜੋ ਏ, ਜਦੋਂ ਪੁਰਾਣਾ ਨੂੰ ਦਸਵੇਂ ਦੁਆਰ ਵੱਲ ਨੂੰ ਖਿੱਚਣਾ ਨਾ, ਉਸ ਵੇਲੇ ਜਿਹੜੀਆਂ ਓਂਕਾਰ ਦੀਆਂ ਬਾਰਾਂ ਮਾਤਰਾ ਹਨ ਬਾਰਾਂ ਬਾਰੀ, ਓਅੰਕਾਰ ਜਪੈ ਤਬ ਸੋਏ, ਓਅੰਕਾਰ ਨੂੰ ਬਾਰਾਂ ਬਾਰੀ ਜਪਣਾ, ਜਦੋਂ ਪ੍ਰਾਣ ਦਸਵੇਂ ਦੁਆਰ ਵੱਲ ਨੂੰ ਖਿੱਚ ਕੇ ਚੜਾਉਣੇ ਉਦੋਂ ਬਾਰਾਂ ਬਾਰੀ ਓਅੰਕਾਰ ਦਾ ਜਾਪ ਕਰਨਾ। ਜਿੱਤੇ ਪ੍ਰਾਣ ਅੰਤਰ ਠਹਿਰਾਵੇ, ਜਿੰਨਾ ਕੁ ਸਵਾ ਕਹਿੰਦੇ ਉਹ ਪ੍ਰਾਣਾਂ ਨੂੰ ਦਸਵੇਂ ਦੁਆਰ ਦੇ ਵੀ ਟਿਕਾਈ ਰੱਖਣਾ। ਕੁੰਭਕ ਤੇ ਤੋ ਨਾਮ ਕਹਾਵੇ, ਉਨੇ ਕੁ ਸਮੇਂ ਦਾ ਨਾਮ ਕਹਿੰਦੇ ਕੁੰਭ ਪ੍ਰਾਣ ਕਿਹਾ ਜਾਂਦਾ ਹੈ। ਚੌਬੀਸ ਮਾਤਰਾ ਓਅੰਕਾਰ, ਉਹ ਜਿਹੜਾ ਕੁੰਭਕ ਕਿੰਨਾ ਕੁ ਸਮਾਂ ਰੱਖਣਾ ਟਿਕਾ ਕੇ ਕਿੰਨਾ ਕੁ ਸਮਾਂ ਰੱਖਣਾ ਹੈ, ਕਹਿੰਦੇ ਜਿਹੜੀਆਂ ਓਂਕਾਰ ਹੈ ਉਹਨੂੰ ਚੌਵੀ ਵਾਰ ਜਾਪ ਕਰੈ ਤੇ ਸਮੇਂ ਉਚਾਰ, ਸਮਾਂ ਦਸਵੇਂ ਦੇ ਦੁਆਰ ਵਿੱਚ ਪ੍ਰਾਣ ਕੁੰਭ ਕਰੇ ਟਿਕਾਈ ਰੱਖਣੇ ਹੈ ਉਸ ਸਮੇਂ ਕਹਿੰਦੇ ਚੌਵੀ ਵਾਰੀ ਓਂਕਾਰ ਦਾ ਉਚਾਰਨ ਕਰਨਾ। ਪਾਵੈ ਸੁਰਸੋਂ ਕਰ ਹੈ ਉਤਾਰਾ, ਚੌਵੀ ਵਾਰੀ ਓਂਕਾਰ ਦਾ ਜਾਪ ਹੋ ਗਿਆ, ਫਿਰ ਜਿਹੜਾ ਕਹਿੰਦੇ ਖੱਬਾ ਖੱਬੀ ਨਾਸਕਾ ਹੈ ਇਹਦੇ ਨਾਲ ਪ੍ਰਾਣਾਂ ਨੂੰ ਹੇਠਾਂ ਨੂੰ ਉਤਾਰਨਾ ਦਸਵੇਂ ਦੁਆਰ ਵੱਲ ਤਾਂ ਦੁਆਦਸ ਮਾਤਰਾ ਜਪ ਓਅੰਕਾਰ, ਜਦੋਂ ਪ੍ਰਾਣਾਂ ਨੂੰ ਕਹਿੰਦੇ ਹੇਠਾਂ ਨੂੰ ਲਿਆਉਣਾ ਹੈ ਨਾ ਉਸ ਵੇਲੇ ਕਹਿੰਦੇ ਬਾਰਾਂ ਵਾਰੀ ਇਹ ਜਿਹੜਾ ਓਅੰਕਾਰ ਉਹਦਾ ਜਾਪ ਜਪਣਾ ਹੈ, ਜਾਣੀ ਬਾਈ ਬਾਰਾਂ ਵਾਰੀ ਪ੍ਰਾਣ ਚੜਾਉਂਦੇ ਆ ਦਸਵੇਂ ਦੁਆਰ ਦੇ ਵਿੱਚ ਓਅੰਕਾਰ ਦਾ ਜਾਪ ਕਰਨਾ ਹੈ ਅਤੇ ਟਿਕਾਉਣਾ ਜਦੋਂ ਹੈ ਉਦੋਂ ਚੌਵੀ ਵਾਰੀ, ਜਦੋਂ ਹੇਠਾਂ ਪ੍ਰਾਣ ਲਿਆਉਣੇ ਉਸ ਵੇਲੇ ਵੀ ਬਾਰਾਂ ਵਾਰੀ ਓਅੰਕਾਰ ਦਾ ਜਾਪ ਕਰਨਾ ਹੈ। ਰੇਚਕ ਜਾਂ ਕੋ ਨਾਮ ਕਹੀ ਜੈ, ਕਹਿੰਦੇ ਬਾਰਾਂ ਵਾਰੀ ਓਅੰਕਾਰ ਦਾ ਜਾਪ ਕਰਦਿਆਂ ਦਸਵੇਂ ਦੁਆਰ ਵਿੱਚੋਂ ਪ੍ਰਾਣਾਂ ਨੂੰ ਹੇਠਾਂ ਲਾਉਂਦਾ, ਇਹਦਾ ਨਾਮ ਰਾਜਨ ਰੇਚਕ ਪ੍ਰਾਣਾਯਾਮ ਕਿਹਾ ਜਾਂਦਾ ਹੈ। ਸਨੇ ਸਨੇ ਜੋ ਛੋਡਨ ਕੀ ਜੈ, ਵੀ ਹੌਲੀ ਹੌਲੀ ਜਿਹੜਾ ਪ੍ਰਾਣਾ ਨੂੰ ਹੇਠਾਂ ਨੂੰ ਛੱਡਣਾ ਹੇਠਾਂ ਨੂੰ ਲਿਆਉਣਾ ਉਤਾਰਨਾ ਹੈ। ਤੈਸੇ ਹੀ ਬਾਏ ਤੇ ਦਾਏ, ਇਸੇ ਤਰ੍ਹਾਂ ਕਹਿੰਦੇ ਜਿਹੜਾ ਖੱਬਾ ਪਾਸਾ ਨੱਕ ਦਾ ਸੁਰਾਖ ਹੈ ਉਤੋਂ ਚੜਾ ਕੇ ਤੇ ਸੱਜੇ ਪਾਸੇ ਰਾਹੀਂ ਉਤਾਰ ਲੈਣੇ ਪ੍ਰਾਣ, ਦਾਏ ਤੇ ਬਾਏ ਸੋ ਚੜਾਏ, ਇਸੇ ਤਰ੍ਹਾਂ ਖੱਬੇ ਪਾਸੇ ਤੋਂ ਚੜਾ ਕੇ ਤੇ ਖੱਬੇ ਪਾਸੇ ਉਤਾਰ ਲੈਣੇ, ਦਾਏ ਤੋਂ ਸੱਜੇ ਤੋਂ ਚੜਾ ਕੇ ਸੱਜੇ ਉਤਾਰ ਲੈਣੇ, ਤੇ ਸੱਜੇ ਤੋਂ ਚੜਾ ਕੇ ਖੱਬੇ ਪਾਸੇ ਪ੍ਰਾਣਾਂ ਨੂੰ ਉਤਾਰ ਲੈਣਾ। ਖੁੱਲ੍ਹਾ ਰਾਹ ਪ੍ਰਿਕੁਟੀ ਇਸ ਢਾਰਾ, ਇਸ ਤਰ੍ਹਾਂ ਇਸ ਤਰੀਕੇ ਦੇ ਨਾਲ ਕਹਿੰਦੇ ਜਿਹੜਾ ਤ੍ਰਿਕੁਟੀ ਦਾ ਰਸਤਾ ਹੈ ਉਹ ਕਹਿੰਦੇ ਖੁੱਲ੍ਹ ਜਾਂਦਾ ਪ੍ਰਵਟਿਆਂ ਦੇ ਵਿਕਾਰਲੀ ਜਿਹੜੀ ਜਗ੍ਹਾ ਇਹਨੂੰ ਤ੍ਰਿਪੁਟੀ ਕਿਹਾ ਜਾਂਦਾ ਹੈ। ਇਸ ਤਰ੍ਹਾਂ ਕਹਿੰਦੇ ਜਿਹੜਾ ਤ੍ਰਿਪਟੀ ਦਾ ਰਸਤਾ ਇਹ ਖੁੱਲ ਜਾਂਦਾ ਹੈ। ਠਹਿਰਾਏ ਪ੍ਰਾਣਜ ਦਸਵੇਂ ਦੁਆਰਾ, ਉਹ ਕਹਿੰਦੇ ਦਸਵੇਂ ਦੁਆਰ ਦੇ ਵਿੱਚ ਇਹ ਪ੍ਰਾਣਾਂ ਨੂੰ ਟਿਕਾਉਂਦਾ ਹੈ, ਫਿਰ ਟਿਕਾ ਕੇ ਹੇਠਾਂ ਉਤਾਰਦਾ ਹੈ, ਇਉਂ ਕਰਦਿਆਂ ਕਰਦਿਆਂ ਉਤਾਰਦਿਆਂ ਚੜਾਉਂਦਿਆਂ ਇਹ ਤ੍ਰਿਪਟੀ ਦਾ ਰਸਤਾ ਖੁੱਲ ਜਾਂਦਾ ਹੈ। ਤਬੈ ਅਨਾਹਦ ਕੀ ਧੁਨ ਖੁੱਲ ਹੈ, ਇਹ ਜਦੋਂ ਤ੍ਰਿਪਟੀ ਦਾ ਰਸਤਾ ਖੁੱਲ ਗਿਆ ਫਿਰ ਜਿਹੜੀ ਅਨਾਹਦ ਧੁਨੀ ਉਹ ਸੁਣਾਈ ਦੇਣ ਲੱਗ ਪੈਂਦੀ ਹੈ। ਦਰਸ਼ਨ ਪਰਮ ਜੋਤ ਕੋ ਮਿਲ ਹੈ, ਦਸਵੇਂ ਦੁਆਰ ਦੇ ਵਿੱਚ ਜਿਹੜਾ ਪਰਮ ਜੋਤੀ ਸਰੂਪ ਹੈ ਉਹਦੇ ਵੀ ਦਰਸ਼ਨ ਮਿਲਦੇ ਹਨ। ਝੁਲ ਮਿਲ ਕਾਰ ਮਹਾਨ ਪ੍ਰਕਾਸ਼ਾ, ਜਿਹੜਾ ਪਰਮ ਜੋਤੀ ਹੈ ਉਹਦਾ ਕਹਿੰਦੇ ਝਿਲ ਮਿਲ ਦਾ ਬੜਾ ਚਮਕਦਾ ਦਮਕਦਾ ਪ੍ਰਕਾਸ਼ ਹੈ। ਜੇ ਪਿਕ ਹੋਇ ਵਿਸ਼ੇਖ ਸੁਖ ਰਾਸਾ, ਇਸ ਚਮਕੇ ਦਮਕੇ ਨੂੰ ਪ੍ਰਕਾਸ਼ ਨੂੰ ਵੇਖ ਕੇ ਇਹਨੂੰ ਕਹਿੰਦੇ ਵਿਸ਼ੇਸ਼ ਕਰਕੇ ਬਹੁਤਾ ਸੁਖ ਪ੍ਰਾਪਤ ਹੁੰਦਾ ਹੈ। ਦੋਹਰਾ ਜਿਉ ਜਿਉ ਧਰਹੀ ਧਿਆਨ ਕੋ, ਇਹ ਵੀ ਸ਼ਿਵਨਾਗ ਰਾਜੇ ਜਿਵੇਂ ਜਿਵੇਂ ਇਹ ਕਹਿੰਦੇ ਦਸਵੇਂ ਦੇ ਵਿੱਚ ਪ੍ਰਾਣ ਚੜਾ ਕੇ ਧਿਆਨ ਧਾਰਦਾ ਧਿਆਨ ਲਾਉਂਦਾ ਹੈ, ਤਿਉ ਤਿਉ ਧੁਨ ਵੱਧ ਜਾਏ, ਤਿਵੇਂ ਜਿਹੜੀ ਅਨਾਹ ਧੁਨੀ ਆ ਉਹ ਵਧ ਜਾਂਦੀ, ਉਹਦੀ ਉੱਚੀ ਉੱਚੀ ਆਵਾਜ਼ ਸੁਣਾਈ ਦੇਣ ਲੱਗ ਪੈਂਦੀ ਅੰਦਰੋਂ। ਖਸ਼ਟ ਅੰਗ ਹੈ ਜੋਗ ਕਾ, ਇਹ ਵਈ ਰਾਜਨ ਅੰਗ ਦਾ ਜਿਹੜਾ ਛੇਵਾਂ ਅੰਗ ਹੈ ਯੋਗ ਦਾ ਉਹ ਅੱਗੇ ਦੱਸਦੇ ਪੰਜਵਾਂ ਦੱਸ ਦਿੱਤਾ ਹੈ। ਧਿਆਨ ਧਰਤ ਸੁਖ ਪਾਏ, ਉਹ ਹੈ ਧਿਆਨ, ਇਹਦੇ ਨਾਲ ਜਿਹੜਾ ਧਿਆਨ ਤਰਦਾ ਫਿਰ ਸੁਖ ਪਾਉਂਦਾ ਹੈ। ਚੌਪਈ ਦੁਆ ਪ੍ਰਕਾਰ ਕੋ ਲਖ ਹੋ ਸੁ ਧਿਆਨ, ਉਹ ਜਿਹੜਾ ਧਿਆਨ ਹੈ ਹੇ ਰਾਜੇ ਉਹ ਵੀ ਦੋ ਤਰ੍ਹਾਂ ਕਦਾ ਤੂੰ ਜਾਣ ਲੈਣਾ ਕਰ। ਬਾਹੈ ਕਾ ਅੰਤਰੀਕ ਬਖਾਨਾ, ਇੱਕ ਤਾਂ ਬਾਹਰਲਾ ਧਿਆਨ ਇੱਕ ਅੰਦਰਲਾ ਧਿਆਨ ਕਿਹਾ ਜਾਂਦਾ। ਵਿਸ਼ਨੂੰ ਚਤੁਰ ਭੁਜ ਕੋ ਜੋ ਧਿਆਨ, ਹੇ ਰਾਜੇ ਆ ਬਾਹਰਲਾ ਧਿਆਨ ਹੈ, ਵਿਸ਼ਨੂੰ ਭਗਵਾਨ ਦੀਆਂ ਜਿਵੇਂ ਚਾਰ ਬਾਹਾਂ ਹਨ, ਸਿਰ ਦੇ ਉਹਦੇ ਸਿਰ 'ਤੇ ਮੁਕਟ ਹੈ, ਬਜੰਤੀ ਮਾਲਾ ਗਲ ਵਿੱਚ ਪਾਈ ਹੋਈ ਹੈ, ਲਛਮੀ ਦੇ ਸਹਿਤ ਹੈ। ਇਸ ਤਰ੍ਹਾਂ ਕਹਿੰਦੇ ਜਿਹੜਾ ਵਿਸ਼ਨੂੰ ਨੂੰ ਚਾਰ ਬਾਹਾਂ ਸਹਿਤ ਜਾਣ ਕੇ ਉਹਦਾ ਧਿਆਨ ਧਰਨਾ ਹੈ। ਸੋ ਬਾਹਰ ਕਾ ਜਾਨ ਸੁਜਾਨਾ, ਇਹ ਬਾਹਰਲਾ ਧਿਆਨ ਹੈ ਸਿਆਣੇ ਸ਼ਿਵਨਾਗ ਤੂੰ ਜਾਣ ਲੈ। ਗੁਰ ਕੇ ਸ਼ਬਦ ਵਿਖੇ ਜੋ ਜੋਰਾ, ਅੰਦਰਲਾ ਧਿਆਨ ਦਾ ਨਿਰਣਾ ਕਰਦੇ ਗੁਰੂ ਨਾਨਕ ਸਾਹਿਬ, ਕਹਿੰਦੇ ਜਿਹੜਾ ਗੁਰੂ ਦਾ ਸ਼ਬਦ ਹੈ ਉਹਦੇ ਵਿੱਚ ਧਿਆਨ ਲਾਉਣਾ। ਨਾਭੀ ਹਿਰਦੈ ਕੇ ਨਾਸਾ ਓਰਾ, ਫਿਰ ਇਸੇ ਤਰ੍ਹਾਂ ਗੁਰੂ ਦੇ ਸ਼ਬਦ ਵਿੱਚ ਧਿਆਨ ਲਾਉਣਾ, ਜਾਂ ਕਹਿੰਦੇ ਉਹ ਸ਼ਬਦ ਦੁਆਰਾ ਨਾਭੀ ਵਿੱਚ ਧੁਨੀ ਵਿੱਚ ਧਿਆਨ ਲਾਉਣਾ, ਜਾਂ ਹਿਰਦੇ ਵਿੱਚ ਧਿਆਨ ਰੱਖਣਾ, ਜਾਂ ਨਾਸਕਾ ਜਿਹੜੀ ਨੱਕ ਦੀ ਨਾਸਕਾ ਹੈ, ਨੱਕ ਦਾ ਸੁਰਾਖ ਜਿਹਾ, ਨੱਕ ਦੀਆਂ ਜੜਾਂ ਵਿੱਚ ਧਿਆਨ ਜਾ ਲਾਉਣਾ। ਕਹਿ ਭੂਕੋ ਕਹਿ ਦਸਵੇਂ ਦੁਆਰਾ, ਜਾਂ ਕਹਿੰਦੇ ਧਰਤੀ ਦਾ ਧਿਆਨ ਲਾਉਣਾ, ਜਾਂ ਦਸਵੇਂ ਦੁਆਰ ਵਿੱਚ ਧਿਆਨ ਲਾਈ ਰੱਖਣਾ। ਧਾਰੈ ਅਨਾਹਦ ਧੁਨ ਕਹਿ ਧਾਰਾ, ਕਹਿੰਦੇ ਇਸ ਦੇ ਧਾਰਾ ਕਿ ਆਸਰੇ, ਇਹ ਗੁਰ ਸ਼ਬਦ ਦੇ ਧਿਆਨ ਦੇ ਆਸਰੇ ਜਿਹੜੀ ਅਨਾਹਦ ਧੁਨੀ ਹੈ ਇਹਨੂੰ ਫਿਰ ਧਰਦਾ ਹੈ, ਇਹ ਜਾਣੀ ਅਨਾਹਦ ਧੁਨੀ ਫਿਰ ਖੁੱਲ ਜਾਂਦੀ ਹੈ। ਜਬ ਹੈ ਅਨਾਹਦ ਧੁਨ ਖੁੱਲ ਜਾਵੇ, ਜਿਹੜੀ ਅਨਾਹਦ ਧੁਨੀ ਦੀ ਧਾਰਾ ਹੈ ਉਹਨੂੰ ਉਹਦੇ ਵਿੱਚ ਧਿਆਨ ਲਾ ਕੇ, ਤੇਰੇ ਅਨਾਹਦ ਧੁਨੀ ਵਿੱਚ ਹੀ ਧਿਆਨ ਲਾਈ ਰੱਖੇ। ਜਦੋਂ ਕਹਿੰਦੇ ਅਨਾਹਦ ਧੁਨੀ ਉਹ ਖੁੱਲ ਜਾਂਦੀ ਹੈ, ਅਨਾਹਦ ਇੱਕ ਰਸ ਆਵਾਜ਼ ਅੰਦਰੋਂ ਸੁਣਾਈ ਦੇਣ ਲੱਗ ਜਾਂਦੀ ਹੈ। ਕਿਦਾਂ ਜੋਤ ਕੋ ਧਿਆਨ ਲਗਾਵੇ, ਅਸਵਾ ਕਹਿੰਦੇ ਜਿਹੜੀ ਦਸਵੇਂ ਦੁਆਰ ਦੇ ਵਿੱਚ ਪਰਮ ਜੋਤ ਹੈ ਉਹਦੇ ਵਿੱਚ ਧਿਆਨ ਲਗਾਉਂਦਾ ਹੈ। ਇਹ ਅੰਤਰਿਕ ਮਨ ਮਹਿ ਪਹਿਚਾਨਾ, ਇਹ ਸਾਰੇ ਜਿਹੜੇ ਧਿਆਨ ਹੈ ਨਾ ਕਹਿੰਦੇ ਇਹ ਅੰਦਰ ਲੈ ਆ ਮਨ ਵਿੱਚ ਪਛਾਣ ਲਾ, ਜਾਂ ਧਰਤੀ ਦਾ ਧਿਆਨ ਅੰਦਰੇ ਕਰਨਾ, ਜਾਂ ਦਸਵੇਂ ਦੁਆਰ ਦਾ, ਜਾਂ ਨਾਹਦ ਧੁਨੀ ਦਾ, ਜਾਂ ਹਿਰਦੇ ਵਿੱਚ ਨਾਭੀ ਵਿੱਚ ਨਾਸਕਾਤ, ਜਾਂ ਜਿਹੜੀ ਜੋਤੀ ਸਰੂਪ ਹੈ ਪਰਮ ਜੋਤ ਉਹਦੇ ਵਿੱਚ, ਇਹ ਸਾਰੇ ਕਹਿੰਦੇ ਜਿਹੜੇ ਕਹੇ ਇਹਨਾਂ ਨੂੰ ਅੰਤਰਿਕ ਧਿਆਨ ਕੇਂਦਰਲਾ ਧਿਆਨ ਕਿਹਾ ਜਾਂਦਾ। ਮਨ ਵਿੱਚ ਪਛਾਣ ਪਛਾਣ ਲਾ ਰਾਜਨ, ਸਪਤਮ ਅੰਗ ਧਾਰਨਾ ਮਨ ਹੈ, ਸਤਵਾਂ ਕਹਿੰਦੇ ਹੱਠ ਯੋਗ ਦਾ ਅੰਗ ਹੈ ਉਹ ਹੈ ਧਾਰਨਾ ਮੰਨਿਆ ਜਾਂਦਾ। ਇਹ ਪ੍ਰਤ ਬੰਬ ਸੰਕਲਪ ਉਠਾਵਨ, ਕੀ ਹੈ ਜਦੋਂ ਧਿਆਨ ਲੱਗਾ ਹੋਵੇ ਅਨਾਹਦ ਧੁਨੀ ਵਿੱਚ, ਜਾਂ ਪਰਮ ਜੋਤੀ ਵਿੱਚ, ਜਾਂ ਤ੍ਰਿਪਟੀ ਵਿੱਚ, ਉਹਦੇ ਵਿੱਚ ਜਿਹੜਾ ਕੋਈ ਰੁਕਾਵਟ ਆ ਕੇ ਬਣੇ ਉਹ ਸੰਕਲਪ ਉੱਠਦਾ ਹੁੰਦਾ, ਜਦੋਂ ਉਹਦੀ ਰੁਕਾਵਟ ਹੁੰਦੀ ਹੈ, ਜਦੋਂ ਧਿਆਨ ਲੱਗਿਆ ਮਨ ਦਾ ਫੁਰਨਾ ਉੱਠਦਾ, ਇਸ ਤਰ੍ਹਾਂ ਕਹਿੰਦੇ ਜਿਹੜਾ ਉਹ ਧਿਆਨ ਲੱਗੇ ਵਿੱਚ ਕਿਹੜਾ ਕੋਈ ਰੁਕਾਵਟ ਪਾਉਣ ਵਾਲਾ ਮਨ ਦਾ ਫੁਰਨਾ ਉਠਾਉਣਾ ਹੈ, ਤਿਹ ਤੇ ਪੁਨ ਪੁਨ ਮਨ ਹੈ ਹਟਾਵਨ, ਉਸ ਸੰਕਲਪ ਨੂੰ ਕਹਿੰਦੇ ਪੁਨਾ ਪੁਨਾ ਮਨ ਤੋਂ ਹਟਾਉਣਾ, ਮਨ ਨੂੰ ਉਸ ਸੰਕਲਪ ਨੂੰ ਜਿਹੜਾ ਰੋਕਣਾ ਹੈ। ਧਿਆਨ ਵਿਖੇ ਜੋ ਰਹਿ ਠਹਿਰਾਵੇ, ਇਸ ਤਰ੍ਹਾਂ ਰੋਕ ਰੋਕ ਕੇ ਫੁਰਨਿਆਂ ਵੱਲੋਂ ਜਿਹੜਾ ਕੋਈ ਧਿਆਨ ਦੇ ਵਿੱਚ ਜੋੜ ਕੇ ਮਨ ਨੂੰ ਟਿਕਾਉਣਾ ਹੈ। ਇਹੀ ਧਾਰਨਾ ਨਾਮ ਕਹਾਵੇ, ਇਹਦਾ ਨਾਮ ਕਹਿੰਦੇ ਧਾਰਨਾ ਹੱਠ ਦਾ ਯੋਗ ਦਾ ਅੰਗ ਕਿਹਾ ਜਾਂਦਾ ਹੈ। ਜਬ ਮਨ ਠਹਿਰ ਹੋਏ ਅਡੋਲਾ, ਇਹ ਰਾਜਨ ਜਦੋਂ ਮਨ ਠਹਿਰ ਜਾਏ ਟਿਕ ਜਾਏ ਤੇ ਅਡੋਲ ਹੋ ਜਾਏ ਕਿਸੇ ਪਾਸੇ ਨਾ ਇਹ ਸੰਕਲਪ ਕਲਪ ਕਰੇ, ਤਿਹਕੋ ਨਾਮ ਸਮਾਧ ਅਡੋਲਾ, ਉਹਦਾ ਨਾਮ ਕਹਿੰਦੇ ਸਮਾਧੀ ਹੈ, ਜਿਹੜਾ ਐਨ ਅਡੋਲ ਹੋ ਕੇ ਟਿਕੇ ਰਹਿਣਾ ਕਿਸੇ ਪਾਸੇ ਮਨ ਨਾ ਜਾਣਾ, ਇਹਦਾ ਨਾਮ ਸਮਾਧੀ ਹੈ। ਹਠ ਜਦ ਜੋ ਅਠਮਾਂ ਹੈ, ਸੋ ਸਮਾਧ ਹੈ ਉਭੈ ਪ੍ਰਕਾਰੀ, ਇਹ ਰਾਜਨ ਉਹ ਜਿਹੜੀ ਸਮਾਧੀ ਹੈ ਨਾ ਉਹ ਵੀ ਦੋ ਤਰ੍ਹਾਂ ਦੀ ਹੈ, ਅੱਗੇ ਨਿਰਵਿਕਲਪ ਸਾਕਲਪ ਉਚਾਰੀ, ਇੱਕ ਤਾਂ ਨਿਰਵਿਕਲਪ ਸਮਾਧੀ ਹੈ, ਦੂਜੀ ਸਾ ਵਿਕਲਪ ਸਮਾਧੀ ਕਹੀ ਦੀ ਹੈ। ਦੋਹਰਾ ਧਿਆਤਾ ਧਿਆਨ ਸੁਤੇਜ, ਹੁਣ ਜਿਹੜੀ ਸਾ ਵਿਕਲਪ ਸਮਾਧੀ ਉਹਦਾ ਨਿਰਣਾ ਕਰ ਰਹੇ ਸਤਿਗੁਰੂ, ਹੇ ਰਾਜਨ ਜਿਹੜਾ ਕੋਈ ਧਿਆਤਾ ਹੈ, ਜਿਹੜਾ ਧਿਆਉਣ ਵਾਲਾ ਸਮਾਧੀ ਲਾਉਣ ਵਾਲਾ, ਇੱਕ ਤਾਂ ਇਹ ਵਖਰਾ ਧਿਆਨ ਲਾਉਣ ਵਾਲਾ ਹੋ ਗਿਆ ਨਾ ਮਨੁੱਖ, ਫਿਰ ਧਿਆਨ, ਫਿਰ ਸੋ ਤੇਜ ਜਿਹਦੇ ਵਿੱਚ ਧਿਆਨ ਲਾਵੇ, ਜਿਹਦੇ ਵਿੱਚ ਧਿਆਨ ਜੋੜ ਕੇ ਰੱਖੇ, ਤੀਜਾ ਹੋ ਗਿਆ ਪ੍ਰਿਥਕ ਪ੍ਰਿਥਕ ਇੱਕ ਜਾਨ, ਇੱਕ ਨੂੰ ਕਹਿੰਦੇ ਵੱਖਰੋ ਵੱਖਰੇ ਕਰਕੇ ਜਾਣਨਾ ਵੀ ਮੈਂ ਧਿਆਨ ਲਾਉਣ ਵਾਲਾ ਹੈ ਤੇ ਮੈਂ ਧਿਆਨ ਪਰਮੇਸ਼ਰ ਵਿੱਚ ਲਾ ਰਿਹਾ ਹਾਂ ਧਿਆਨ ਦੁਆਰਾ। ਸੋ ਸਾ ਵਿਕਲਪ ਕਹਿਤ ਹੈ ਜੋਗੀ, ਇਸ ਨੂੰ ਕਹਿੰਦੇ ਸਾ ਵਿਕਲਪ ਸਮਾਧੀ ਜੋਗੀ ਜਨ ਪੁਰਸ਼ ਕਹਿੰਦੇ ਹਨ, ਜੋਗੀ ਪੁਰਖ ਸੁਜਾਨ। ਸੋ ਸਾ ਵਿਕਲਪ ਕਹਿਤ ਹੈ ਜੋਗੀ ਪੁਰਖ ਸੁਜਾਨ, ਜਿਹੜੇ ਜੋਗੀ ਸੁਜਾਨ ਪੁਰਖ ਹੈ, ਜਾਣੀ ਯੋਗ ਕਰਨ ਵਾਲੇ ਸੁਜਾਨ ਪੁਰਖ ਹੈ, ਜਿਨ੍ਹਾਂ ਨੂੰ ਇਹ ਯੋਗ ਸਾਧਨ ਦਾ ਪੂਰਾ ਪੂਰਾ ਭੇਤ ਹੈ, ਉਹ ਇਸ ਨੂੰ ਸਾ ਵਿਕਲਪ ਸਮਾਧੀ ਕਹਿੰਦੇ ਹਨ। ਜਿਹੜੀ ਕੋਈ ਕਲਪਨਾ ਵੀ ਮੈਂ ਧਿਆਨ ਲਾਉਣ ਵਾਲਾ ਸਮਾਧੀ ਲਾਉਣ ਵਾਲਾ ਹਾਂ ਅਤੇ ਜਿਹਦੇ ਵਿੱਚ ਲਾ ਰਿਹਾ ਉਹ ਵੱਖਰਾ ਹੈ ਕੋਈ, ਜਿਹਦੇ ਦੁਆਰਾ ਲਾ ਰਿਹਾ ਹਾਂ ਉਹ ਧਿਆਨ ਵੱਖਰਾ ਹੈ ਕੋਈ, ਸੋ ਇਸ ਤਰ੍ਹਾਂ ਤਿੰਨਾਂ ਨੂੰ ਵੱਖਰੇ ਵੱਖਰੇ ਸਮਝਣਾ ਇਹ ਸਾ ਵਿਕਲਪ ਸਮਾਧੀ ਕਹੀ ਜਾਂਦੀ ਹੈ। ਚੌਪਈ ਆਪ ਭਿੰਨ ਨਹਿ ਭਿੰਨ ਧਿਆਨ, ਦੂਜੀ ਆ ਨਾ ਨਰ ਵਿਕਲਪ ਸਮਾਧੀ, ਵੀ ਆਪ ਵੀ ਵੱਖਰਾ ਨਾ ਮੰਨਣਾ, ਇਸੇ ਤਰ੍ਹਾਂ ਧਿਆਨ ਨੂੰ ਵੀ ਵੱਖਰਾ ਨਾ ਮੰਨਣਾ, ਤੇ ਸਭ ਬ੍ਰਹਮ ਰੂਪ ਕਰ ਜਾਣਾ, ਅੱਗੇ ਜਿਹੜਾ ਤੇ ਹੈ ਜਿਹਦੇ ਵਿੱਚ ਧਿਆਨ ਲਾਇਆ ਹੈ ਸਾਰਿਆਂ ਨੂੰ ਕਹਿੰਦੇ ਬ੍ਰਹਮ ਰੂਪ ਕਰਕੇ ਜਾਣਨਾ ਮੰਨਣਾ, ਨਿਰਵਿਕਲਪ ਸੋ ਲਖੋ ਸਮਾਧ, ਇਹਦਾ ਨਾਮ ਕਹਿੰਦੇ ਨਿਰਵਿਕਲਪ ਸਮਾਧੀ ਹੈ ਤੂੰ ਜਾਣ ਲੈ, ਐਸੇ ਅਸ਼ਟ ਅੰਗ ਤਨ ਸਾਧ, ਇਸ ਤਰ੍ਹਾਂ ਵੀ ਜਿਹੜੇ ਅੱਠ ਅੰਗ ਨਾ ਹੱਠ ਯੋਗ ਦੇ, ਇਹਨਾਂ ਨਾਲ ਸਰੀਰ ਨੂੰ ਚੰਗੀ ਤਰ੍ਹਾਂ ਸਾਧ ਕੇ ਪ੍ਰਿਤ ਅਰੂਢ ਯੋਗ ਮਹਿ ਜਾਲਾ, ਇਹਨਾਂ ਚਿਰ ਕਹਿੰਦੇ ਇਸ ਤਰ੍ਹਾਂ ਇਹ ਹੱਠ ਯੋਗ ਦੇ ਵਿੱਚ ਬਿਰਤੀ ਅਰੂਢ ਕੀ ਟਿਕੀ ਰਹਿੰਦੀ, ਇਸਤਤ ਹੋਈ ਰਹਿੰਦੀ ਹੈ, ਲੇ ਤਾਹੇ ਕੋ ਰਸ ਸ਼ੁਭ ਤਾਲਾ, ਇਹਨਾਂ ਚਿਰ ਜਿਹੜਾ ਇਹ ਹੱਠ ਯੋਗ ਕਰਨ ਵਾਲਾ ਹੈ ਨਾ ਬਿਰਤੀ ਨੂੰ ਟਿਕਾ ਕੇ ਬੜਾ ਭਾਰੀ ਚੰਗਾ ਰਸ ਲੈਂਦਾ, ਉਹ ਜਿਹੜੀ ਮਿੱਠੀ ਜੀ ਕਫ ਹੈ ਉਹਦਾ ਰਸ ਮਾਣਦਾ ਹੈ, ਉਤਰਹਿ ਪ੍ਰਿਤ ਯੋਗ ਤੇ ਜਬ ਹੀ, ਉਹ ਕਹਿੰਦੇ ਇਸ ਤਰ੍ਹਾਂ ਹੱਠ ਯੋਗ ਦੁਆਰਾ ਦਸਵੇਂ ਦੁਆਰ ਦੇ ਵਿੱਚੋਂ ਬਿਰਤੀ ਹੇਠਾਂ ਉਤਰੇ ਆਉਂਦੀ ਹੈ, ਪ੍ਰਾਣ ਹੇਠਾਂ ਆ ਜਾਂਦੇ ਹਨ, ਗੁਰਬਾਣੀ ਸੋ ਪਰਚਹਿ ਤਬ ਹੀ, ਪਰ ਜਿਹੜੇ ਕਹਿੰਦੇ ਸਿੱਖੀ ਦੇ ਅਸੂਲ ਹੈ ਵੀ ਜੇ ਇਸ ਤਰ੍ਹਾਂ ਕੋਈ ਧਿਆਨ ਲਾਉਣਾ ਨਾ ਹੱਠ ਯੋਗ ਦੁਆਰਾ, ਉਹ ਹੇਠਾਂ ਪ੍ਰਾਣਾਂ ਨੂੰ ਉਤਾਰਦਿਆਂ ਗੁਰੂ ਦੇ ਗੁਰੂ ਕੀ ਬਾਣੀ ਦੇ ਨਾਲ ਹੀ ਤਦੋਂ ਪਰਚ ਜਾਂਦਾ, ਗੁਰਬਾਣੀ ਨੂੰ ਪੜ੍ਹਨ ਸੁਣਨ ਲੱਗ ਪੈਂਦਾ ਤਦਾ ਹੀ ਐਸੇ ਭੀ ਬਹੁ ਕੋ ਕਲਿਆਨ ਰਾਜਨ ਇਸ ਤਰ੍ਹਾਂ ਜਿਹੜੇ ਕੋਈ ਹਟ ਜੋਗ ਦੁਆਰਾ ਫਿਰ ਜਦੋਂ ਮੰਦੀ ਬਿਰਤੀ ਜਾਂ ਪ੍ਰਾਣ ਹੇਠਾਂ ਆਉਂਦੇ ਗੁਰਬਾਣੀ ਪੜ੍ਹਨ ਪੜਾਉਣ ਲੱਗ ਸੁਣਨ ਲੱਗ ਜਾਂਦੇ ਇਸ ਤਰ੍ਹਾਂ ਵੀ ਬਹੁਤਿਆਂ ਦਾ ਕਲਿਆਣ ਹੋ ਜਾਂਦਾ ਹੈ। ਭਏ ਜਗਤ ਕੇ ਬੰਧਨ ਹਨ ਉਹਨਾਂ ਦੇ ਸੰਸਾਰ ਦੇ ਮੋਹ ਮਮਤਾ ਦੇ ਜਿਹੜੇ ਬੰਧਨ ਨਾਸ ਹੋ ਜਾਂਦੇ ਹਨ। ਦੂਜਾ ਭਗਤ ਜੋਗ ਕੋ ਪੰਥਾ ਹਾਂ ਦੂਜਾ ਕਹਿੰਦੇ ਭਗਤੀ ਜੋਗ ਦਾ ਰਸਤਾ ਹੈ। ਅਸ਼ਟ ਅੰਗ ਤੇ ਭਾਖਤ ਗ੍ਰੰਥਾ ਜਿਹੜੇ ਗਿਆਨਮਈ ਗ੍ਰੰਥ ਹੈ ਉਹ ਭਗਤੀ ਯੋਗ ਦੇ ਵੀ ਅੱਠ ਅੰਗ ਦੱਸਦੇ ਆ ਉਹਦੇ ਵੀ ਅੱਠ ਹਿੱਸੇ ਉਹ ਕਹਿੰਦੇ ਹਨ। ਇਹ ਹੁਣ ਜਿਹੜਾ ਭਗਤੀ ਯੋਗ ਦੇ ਅੱਠ ਹਿੱਸੇ ਹੈ ਇਹਦਾ ਨਿਰਣਾ ਆਪਾਂ ਕੱਲ੍ਹ ਨੂੰ ਕਰ ਲਵਾਂਗੇ ਪੜ੍ਹ ਸੁਣ ਲਵਾਂਗੇ ਕਿਉਂਕਿ ਸਮਾਂ ਹਜੇ ਅੱਠ ਯੋਗ ਦੇ ਜਿਹੜੇ ਅੱਠ ਅੰਗ ਹਨ ਉਹਨਾਂ ਦੇ ਵਿੱਚ ਹੀ ਪੂਰਾ ਹੋ ਗਿਆ ਹੈ। ਹੈ ਜਿਹੜੀ ਵਿਚਾਰ ਬੜੀ ਸੂਖਮ ਅਤੇ ਬਹੁਤ ਉੱਤਮ ਅਤੇ ਦੁਰਲੱਭ ਜਿਹੜੇ ਕੋਈ ਕਹਿੰਦੇ ਵੀ ਸਾਡਾ ਮਨ ਨਹੀਂ ਨਾ ਟਿਕਦਾ ਹੈ ਸਾਡੇ ਫੁਰਨੇ ਨਹੀਂ ਰੁਕਦੇ ਸਾਡਾ ਮਨ ਇਉਂ ਇਸ ਪਾਸੇ ਨੂੰ ਜਾਂਦਾ ਉਧਰ ਨੂੰ ਜਾਂਦਾ ਉਹਨਾਂ ਵਾਸਤੇ ਬੜੀ ਬਹੁਤ ਵਧੀਆ ਸੂਖਮ ਸ੍ਰੇਸ਼ਟ ਵਿਚਾਰ ਹੈ। ਹੁਣ ਜਿਹੜੀ ਭਗਤੀ ਯੋਗ ਹੈ ਇਹ ਬਹੁਤ ਸੁਖੱਲਾ ਢੰਗ ਹੈ ਉਹ ਜਿਵੇਂ ਸੁਖੱਲਾ ਢੰਗ ਹੈ ਨਾ ਭਗਤੀ ਕਰਨ ਦਾ ਉਹ ਨਿਰਣਾ ਮਹਾਰਾਜ ਨੇ ਜਿਵੇਂ ਕੀਤਾ ਸੀ ਉਹ ਕੱਲ੍ਹ ਨੂੰ ਆਪਾਂ ਪ੍ਰਸੰਗ ਪੜ੍ਹ ਲਵਾਂਗੇ ਉਹ ਜਿਵੇਂ ਵੀ ਆਏ ਸੁਣ ਕੇ ਆਪਾਂ ਲਾਹਾ ਪ੍ਰਾਪਤ ਕਰਾਂਗੇ ਜੀ। ਐਸੇ ਭੀ ਬਹੁ ਕੋ ਕਲਿਆਨਾ ਭਏ ਜਗਤ ਕੇ ਬੰਧਨ ਹਨ ਦੂਜਾ ਭਗਤ ਜੋਗ ਕੋ ਪੰਥਾ ਅਸ਼ਟ ਅੰਗ ਤੇ ਭਾਖਤ ਗ੍ਰੰਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਦਾਨ ਜਾਂ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਹੋਵਨ ਹਾਰ ਹੇ ਸੰਤ ਕੈ ਸਦਾ ਨਿਧਾਰਾਧਾਰ ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਐ ਪਰੋਇ ਆਏ ਪ੍ਰਭ ਸ਼ਰਨ ਗਤੀ ਕਿਰਪਾ ਨਿਜ ਦਿਆਲ ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਚਰੇ ਪਾਰ ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਚਾਰਨ ਹਾਰ ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਸਾਰਨ ਹਾਰ ਹੁਣ ਠਾਕੁਰ।